ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਜਹ ਜਹ ਸੁਨ ਹੈ ਸਿੱਖ ਸਭ ਆਵੈ ਰਹਿ ਨਿਕਟ ਸੇਵਹਿ ਸੁਖ ਪਾਵਹਿ ਬਹੁਰੁ ਸੁਲੱਖਣੀ ਸਭ ਸੁਖ ਸਾਨੀ ਆਇਸ ਪਤ ਕੀ ਪਾਇਸ ਆਨੀ ਜਹ ਜਹ ਸੁਨ ਹੈ ਸਿੱਖ ਸਭ ਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਪਰਮੇਸ਼ਰ ਦੀ ਮਹਾਨੀ ਮਹਾਨ ਕਿਰਪਾ ਹੈ ਉਸਨੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਦਸ ਜਾਮਿਆਂ ਵਿੱਚ ਸਰਗੁਣ ਰੂਪ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਦਰਸ਼ਨ ਦਾਰ ਬਖਸ਼ੇ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਵਿਚਰਦਿਆਂ ਹੋਇਆਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਵਾਲਾ ਮਹਾਨ ਕਾਰਜ ਕੀਤਾ ਉਹ ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਵਾਹਿਗੁਰੂ ਹੀ ਸਨ ਉਹਨਾਂ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਆਪਾਂ ਸਰਵਣ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਸਹੁਰੇ ਘਰ ਬਟਾਲਾ ਨਗਰ ਵਿੱਚ ਚਲੇ ਗਏ ਜਿਸ ਨੂੰ ਪੱਖੋਂ ਕੇ ਇਹਨਾਂ ਦਾ ਆਵੇ ਵੀ ਕਿਹਾ ਜਾਂਦਾ ਵਿੱਚੇ ਆ ਜਾਂਦਾ ਹੈ ਕਿਉਂਕਿ ਪੱਖੋਂ ਕੇ ਰਧਾਵਿਆਂ ਦਾ ਇਹ ਜਿਹੜਾ ਇਹ ਮੁਰਲਾ ਪਟਵਾਰੀ ਸੀ ਇੱਥੇ ਰਹਿੰਦਾ ਸੀ ਸੋ ਵਿਚਕਾਰ ਆਉਣ ਕਰਕੇ ਉਹ ਬਟਾਲਾ ਸ਼ਹਿਰ ਹੀ ਹੈ ਜਿੱਥੇ ਮਹਾਰਾਜ ਜੀ ਮੂਲ ਮੰਤਰ ਰਾਹੀਂ ਗੁਰਮਤਾਸ਼ੀ ਅਨੁਸਾਰ ਸ਼ਾਦੀ ਹੋਈ ਸੀ ਮੂਲ ਚੰਦ ਨੂੰ ਬਖਸ਼ਿਸ਼ ਕਰਨ ਵਾਸਤੇ ਆਪ ਜੀ ਚਲੇ ਗਏ ਸਨ। ਅਗਿਆਨਪੁਣੇ ਵਿੱਚ ਇਸਨੇ ਕਾਫ਼ੀ ਆਪਣੀ ਪਤਨੀ ਸਹਿਤ ਬਹੁਤ ਕਬੂਲਦੇ ਬੋਲੇ ਸੀ। ਇੱਥੇ ਦਾ ਚੌਧਰੀ ਜਿੱਤਾ ਰੰਧਾਵੇ ਗੋਤ ਵਿੱਚੋਂ ਸੀ। ਇਹ ਸਿਆਣਾ ਸੀ, ਸਤਿਗੁਰੂ ਦੀ ਇਹਦੇ 'ਤੇ ਬਖਸ਼ਿਸ਼ ਹੋਈ ਸੀ। ਇਹਨੇ ਦੋਹਾਂ ਨੂੰ ਸਮਝਾਇਆ ਬੁਝਾਇਆ ਹੈ ਕਿ ਇਹਨਾਂ ਦੇ ਸੰਬੰਧ ਵਿੱਚ ਤੁਹਾਨੂੰ ਕਹਿਣਾ ਯੋਗ ਨਹੀਂ ਹੈ। ਇਸ ਤਰ੍ਹਾਂ ਇਹਦੇ ਕਹਿਣ ਕਰਕੇ ਚਲੇ ਗਏ। ਇਸ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਇਹਨਾਂ ਨੇ ਦੇਖੀ, ਬੇਅੰਤ ਸਿੱਖ ਸੰਗਤਾਂ ਆ ਰਹੀਆਂ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਨਮਸਕਾਰਾਂ ਕਰ ਰਹੀਆਂ, ਜਸ ਕਰ ਰਹੀਆਂ। ਦੇਖ ਦੂਖ ਕੇ ਫਿਰ ਇਹਨਾਂ ਨੂੰ ਸ਼ਰਧਾ ਆ ਗਈ। ਫਿਰ ਇਹ ਵੀ ਗੁਰੂ ਨਾਨਕ ਸਾਹਿਬ ਦੇ ਚਰਨੀ ਆ ਪਏ, ਆਪਣੀਆਂ ਭੁੱਲਾਂ ਗਲਤੀਆਂ ਇਹਨਾਂ ਨੇ ਬਖਸ਼ਾ ਲਈਆਂ। ਗੁਰੂ ਮਹਾਰਾਜ ਨੇ ਇਹਨਾਂ 'ਤੇ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਜੋ ਉਮਰ ਦਾ ਸਮਾਂ ਨੇੜੇ ਆਇਆ, ਜਾਣ ਕੇ ਸੱਚਖੰਡ ਗਮਨ ਕਰ ਗਏ। ਸੰਸਕਾਰ ਆਦਿਕ ਦੀ ਸਾਰੀ ਜਿਹੜੀ ਰੀਤੀ ਕਰ ਕਰਾ ਕੇ ਫਿਰ ਜਦੋਂ ਗੁਰੂ ਮਹਾਰਾਜ ਜੀ ਇੱਥੋਂ ਚੱਲਣ ਲੱਗੇ, ਇੱਥੋਂ ਦੀ ਸਿੱਖ ਸੰਗਤਾਂ ਨੇ ਬਹੁਤ ਪ੍ਰੇਮ ਪਿਆਰ ਆਪ ਜੀ ਨਾਲ ਕੀਤਾ। ਸਭ ਨੂੰ ਧੀਰ ਦੇ ਕੇ ਆਪ ਜੀ ਜਿੱਥੇ ਆ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਵਸਿਆ ਹੈ, ਪਾਕਿਸਤਾਨ ਦੇ ਬਾਰਡਰ ਦੇ ਉੱਪਰ ਹੀ ਸਾਹਮਣੇ ਦਿਸ ਰਿਹਾ ਹੈ। ਇੱਥੇ ਰਾਵੀ ਨਦੀ ਦੇ ਕਿਨਾਰੇ ਆ ਬੈਠੇ ਆਪ ਜੀ। ਇੱਥੇ ਸੰਨਿਆਸੀ, ਵਿਰਾਗੀ, ਹੋਰ ਜਿਹੜੇ ਕੋਈ ਯੋਗੀ ਹੈ, ਬ੍ਰਹਮਚਾਰੀ ਹੈ, ਗੱਲ ਕੀ ਖੱਟ ਭੇਖਾਂ ਦੇ, ਖੱਟ ਪਿਛੇ ਪੰਥਾਂ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਹੈ, ਆਪੋ ਆਪਣੀਆਂ ਸ਼ੰਕਾਵਾਂ ਦੀ ਨਿਵਰਤੀ ਲਈ ਆ ਰਹੇ ਹੈ। ਜਿਹੜੀ ਵੀ ਸ਼ੰਕਾ ਦਾ ਕੋਈ ਪ੍ਰਸ਼ਨ ਕਰਦੇ ਝੱਟ ਪੱਟਣ ਮਹਾਰਾਜ ਉਹਦਾ ਉੱਤਰ ਦੇ ਦਿੰਦੇ ਹੈ, ਜਸ ਫੈਲ ਰਿਹਾ ਹੈ। ਇਸ ਤਰ੍ਹਾਂ ਇੱਕ ਗੋਰਖ ਨਾਥ ਦੇ ਪੰਥ ਦਾ ਯੋਗੀ ਕੰਗਜੀ ਲੈ ਕੇ ਲਾਹੌਰ ਸ਼ਹਿਰ ਵਿੱਚ ਭਿੱਖਿਆ ਮੰਗਦਾ ਫਿਰਦਾ ਹੈ, ਨਾਲੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਿਆ। ਨਾਨਕ ਆਖਿਆ ਰੇ ਮਨਾ ਸੁਣੀਆ ਸਿੱਖ ਕਹੀ, ਲੇਖਾ ਰੱਬ ਮੰਗੇਸੀਆ ਇਕੱਠਾ ਕੱਢ ਬਹੀ, ਤਲਬਾ ਪੌਸਨ ਆਕੀਆ ਬਾਕੀ ਜਿਨਾ ਰਹੀ, ਅਜਰਾਇਲ ਫਰਿਸ਼ਤਾ ਹੋਸੀ ਆਏ ਤਹੀ। ਇਸ ਤਰ੍ਹਾਂ ਜਦੋਂ ਗਾ ਰਿਹਾ ਇੱਥੇ ਇੱਕ ਲਾਹੌਰ ਸ਼ਹਿਰ ਵਿੱਚ ਬੜਾ ਹੰਕਾਰੀ ਅਤੇ ਮਹਾਂਮੂਰਖ ਅਗਿਆਨੀ ਕਰੋੜੀ ਮਲ ਖੱਤਰੀ ਸੀ, ਗੁਰੂ ਪਰਮੇਸ਼ਰ ਤੋਂ ਬਿਲਕੁਲ ਹੀ ਬੇਮੁਖ ਸੀ। ਇਹ ਮਹਾਰਾਜ ਦੀ ਮਹਿਮਾ ਸੁਣ ਕੇ ਬਹੁਤ ਸੁਣਦਾ ਸੀ, ਬਹੁਤ ਬਕਵਾਸ ਕਰਦਾ ਸੀ, ਇਸ ਕਰਕੇ ਇਹਦੇ ਕੋਲ ਨੇੜੇ ਲੋਕ ਗੱਲ ਹੀ ਨਹੀਂ ਕਰਦੇ ਸੀ। ਪਰ ਜਦੋਂ ਇਹ ਯੋਗੀ ਉਹ ਕਿੰਗ ਜੀ ਵਜਾਉਂਦਾ ਹੋਇਆ ਭਿੱਖਿਆ ਮੰਗਦਾ, ਇਹ ਮਹਾਰਾਜ ਦਾ ਸ਼ਬਦ ਗਾ ਰਿਹਾ ਹੈ, ਇਹ ਬਹੁਤ ਔਖਾ ਭਾਰਾ ਜਿਹਾ ਹੋਇਆ। ਕਹਿਣ ਲੱਗਿਆ ਐਵੇਂ ਹੀ ਲੋਕ ਬਿਨਾਂ ਵਜਾ ਕਤੇ ਤੋਂ ਪੇਟ ਚਾਲ ਜਿਵੇਂ ਕਹਿੰਦੀ ਨੇ ਇੱਕ ਮਗਰ ਲੱਗ ਕੇ ਉਹ ਤੁਰ ਪੈਂਦੇ ਆ, ਤੁਰੇ ਫਿਰਦੇ ਆ, ਇਹਨੇ ਬੜੇ ਖਰਾਬ ਕੀਤੇ ਹਿੰਦੂ ਮੁਸਲਮਾਨ ਵੀ, ਇਹਨਾਂ ਮਗਰ ਲੱਗ ਕੇ ਉਹ ਇੱਕ ਵਜੇ ਖਰਾਬ ਹੋ ਰਹੇ ਹੈ। ਮੈਂ ਤਾਂ ਇਹਨਾਂ ਦੀ ਸਫ਼ਾ ਚੁੱਕਦਾ, ਜਿੱਥੇ ਬੈਠੇ ਉਹਨਾਂ ਨੂੰ ਚੁੱਕ ਦੇ ਉਠਾ ਰਿਹਾਗਾ। ਸਿਆਣੇ ਲੋਕ ਕਹਿੰਦੇ ਵੀ ਉਹਨਾਂ ਨੂੰ ਕਿੱਥੋਂ ਉਠਾਏਗਾ, ਉਹ ਤਾਂ ਮਹਾਨ ਹੈ। ਕਹਿੰਦਾ ਨਹੀਂ, ਤੁਹਾਡੇ ਦੇਖਦੇ ਆ, ਮੈਂ ਕਰ ਦਿਆਂਗਾ ਉਹਨਾਂ ਦਾ। ਉਹ ਘੋੜੀ 'ਤੇ ਚੜ੍ਹ ਕੇ ਚੜ੍ਹਨ ਲੱਗਿਆ ਜਦੋਂ, ਅਤੇ ਉਦੋਂ ਹੀ ਉਹ ਹੇਠਾਂ ਡਿੱਗ ਪਿਆ। ਸਗਨ ਜਿਹਾ ਹੋਇਆ, ਜਾਣ ਕੇ ਰਹਿ ਗਿਆ। ਅਗਲੇ ਸਵੇਰ ਫਿਰ ਚੜਿਆ ਘੋੜੀ 'ਤੇ, ਜਦੋਂ ਨੇੜੇ ਜੇ ਆਇਆ ਅੱਖਾਂ ਤੋਂ ਅੰਨਾ ਹੋ ਗਿਆ, ਦਿਸਣਾ ਬੰਦ ਹੋ ਗਿਆ। ਡਿਕਟੋਲੇ ਜੇ ਖਾਵੇ ਜਿਹੜੇ ਨਾਲ ਆ ਰਹੇ ਸੀ, ਕਹਿਣ ਲੱਗੇ ਕੀ ਹੋ ਗਿਆ ਚੌਧਰੀ ਜੀ? ਕਹਿਣ ਲੱਗਿਆ ਵੀ ਜਿਵੇਂ ਤੁਸੀਂ ਕਹਿੰਦੇ ਗੱਲ ਤਾਂ ਸੁਣਾ ਨੇ ਸੱਚੀ ਹੈ, ਗੁਰੂ ਨਾਨਕ ਸਾਹਿਬ ਤਾਂ ਮਹਾਨ ਹੈ। ਜਿਹੜਾ ਵੀ ਨਾ ਮੰਨੇ, ਜਿਵੇਂ ਮੇਰੇ ਨਾਲ ਹੋਈ ਨਾ ਹੋਇਆ ਫਿਰਦਾ, ਐਂ ਹੋ ਉਹਦੇ ਨਾਲ ਦੁਖੀ ਹੋਊਗਾ। ਮੈਨੂੰ ਵੀ ਚਰਨਾਂ 'ਤੇ ਲਿਆ ਕੇ ਪਾਓ, ਮੈਂ ਭੁੱਲ ਗਲਤੀ ਮਾਫ਼ ਕਰਾਵਾਂ। ਇਸ ਤਰ੍ਹਾਂ ਇਹਨੂੰ ਬਾਹਾਂ ਫੜ ਕੇ ਪੈਦਲ ਹੀ ਲਿਆ ਕੇ ਮਹਾਰਾਜ ਦੇ ਚਰਨੀ ਪਾਇਆ, ਅਤੇ ਇਹਨੇ ਭੁੱਲਾਂ ਗਲਤੀਆਂ ਮਾਫ਼ ਕਰਾਈਆਂ। ਫਿਰ ਕਹਿਣ ਲੱਗਿਆ, ਮਹਾਰਾਜ ਇਹ ਧਰਤੀ 'ਤੇ ਕੋਈ ਧਰਮਸ਼ਾਲਾ ਬਣਾਓ, ਨਗਰ ਵਸਾਓ ਆਪਣੇ ਨਾਮ 'ਤੇ, ਇੱਥੇ ਸੰਗਤ ਪੰਗਤ ਹੋਵੇ, ਲੰਗਰ ਚੱਲਣ, ਇਹ ਮੇਰੀ ਚਾਹਨਾ ਹੈ। ਹਰ ਕਹਿੰਦੇ ਵੀ ਜੇ ਚਾਹਨਾ ਹੈ ਵੀ ਹੋ ਸਕਦਾ, ਉਸੇ ਵੇਲੇ ਧਰਮਸ਼ਾਲਾ ਬਣ ਗਈ ਅਤੇ ਨਗਰ ਬਣ ਗਿਆ। ਮਹਾਰਾਜ ਨੇ ਇਹਦਾ ਨਾਮ ਸ੍ਰੀ ਕਰਤਾਰਪੁਰ ਸਾਹਿਬ ਰੱਖ ਦਿੱਤਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸੇ ਨਾਮ ਦਾ ਨਗਰ ਵਸਾਇਆ, ਇਹਦਾ ਨਾਮ ਵੀ ਕਰਤਾਰਪੁਰ ਸਾਹਿਬ ਹੀ ਰੱਖਿਆ ਰਖਵਾਇਆ ਸੀ। ਸੋ ਆਪਣੇ ਨਾਂ ਉੱਪਰ ਨਹੀਂ, ਹੁਣ ਛੇਵੇਂ ਪਾਤਸ਼ਾਹ ਦੇ ਸਮੇਂ ਜਦੋਂ ਰਹਿਲੇ ਨਗਰ ਵਿੱਚ ਗਏ, ਇੱਥੇ ਘੇਰਡਮ ਬਾਰੇ ਨਗਰ ਵਸਾਇਆ ਹੈ, ਕਹਿੰਦੇ ਮਹਾਰਾਜ ਨਾਂ ਰੱਖੋ। ਬਾਬਾ ਬੁੱਢਾ ਸਾਹਿਬ ਜੀ ਦਾ ਨਾਂ ਲਿਆ ਵੀ ਆਏ ਹੋਏ ਇਹ ਗੁਰੂ ਨਾਨਕ ਦੇ ਮਹਾਨ ਸਿੱਖ ਹੈ, ਵਿਚਾਰ ਕੇ ਸੋਹਣਾ ਨਾਂ ਰੱਖਣਗੇ। ਅਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਵੀ ਮਹਾਰਾਜ ਦਾ ਨਾਂ ਹੀ ਹਰਗੋਬਿੰਦ ਸਾਹਿਬ ਹੈ, ਗੁਰੂ ਹਰ ਵੀ ਪਰਮੇਸ਼ਰ ਦਾ ਨਾਮ ਹੈ, ਗੋਬਿੰਦ ਵੀ ਪਰਮੇਸ਼ਰ ਦਾ ਨਾਮ ਹੈ, ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਹੀ ਹੈ, ਇਸ ਕਰਕੇ ਹਰਗੋਬਿੰਦਪੁਰਾ। ਜਿਹੜੇ ਗੁਰੂ ਕੇ ਸਿੱਖ ਹੈ, ਗੁਰੂ ਅਤੇ ਪਰਮੇਸ਼ਰ ਕੋਈ ਵੀ ਫਰਕ ਨਹੀਂ ਜਾਣਦੇ। ਇਸ ਤਰ੍ਹਾਂ ਮਹਾਰਾਜ ਨੇ ਜਦੋਂ ਸੋਹਣੇ ਮੰਦਰ ਦੀ ਸਿਰਜਣਾ ਕੀਤੀ, ਉਦੋਂ ਉਹਦਾ ਨਾਂ ਹਰਿਮੰਦਰ ਸਾਹਿਬ ਰੱਖ ਦਿੱਤਾ। ਇਉਂ ਪਰਮੇਸ਼ਰ ਦੇ ਨਾਂ ਉੱਪਰ ਕਰਤਾਰਪੁਰ ਸਾਹਿਬ ਨਗਰ ਵਸਾਇਆ ਆਪ ਜੀ ਨੇ, ਇੱਥੇ ਸੰਗਤ ਪੰਗਤ ਕਾਇਮ ਕੀਤੀ। ਇਸ ਤਰ੍ਹਾਂ ਖੇਤੀਬਾੜੀ ਦਾ ਜਿਹੜਾ ਕੰਮ ਧੰਦਾ ਚੁਕਰਾਉਣਾ ਸ਼ੁਰੂ ਕਰ ਦਿੱਤਾ, ਅਤੇ ਦੋਵੇਂ ਸਮੇਂ ਕਥਾ ਕੀਰਤਨ ਹੁੰਦੇ। ਇਸ ਤਰ੍ਹਾਂ ਬੇਅੰਤ ਬੇਅੰਤ ਇੱਥੇ ਮਹਾਰਾਜ ਨੇ ਸਿੱਖ ਸਜਾਏ। ਇਹ ਜਿਹੜਾ ਇਹ ਦੂਜਾ ਕਰੋੜੀ ਮੱਲ ਖੱਤਰੀ ਸੀ, ਇਹਨੂੰ ਵੀ ਚੰਗੇ ਸਿੱਧੇ ਰਸਤੇ ਪਾਏ ਸੀ, ਸੇਵਾ ਵਿੱਚ ਲਾਇਆ, ਇਹ ਵੀ ਬਖਸ਼ਣ ਦਾ ਪਾਤਰ ਬਣ ਕੇ ਫਿਰ ਅਖੀਰੀ ਆਪਣੇ ਲਾਹੌਰ ਸ਼ਹਿਰ ਵੱਲ ਨਹੀਂ ਪਰਤ ਗਿਆ ਸੀ, ਜਾ ਕੇ ਸਤਿਗੁਰੂ ਦੀ ਬੜੀ ਮਹਿਮਾ ਵਡਿਆਈ ਕਰਦਾ ਵੀ ਗੁਰੂ ਨਾਨਕ ਸਾਹਿਬ ਵਰਗਾ ਕੋਈ ਗੁਰੂ ਨਹੀਂ ਹੋ ਸਕਣਾ ਹੈ, ਬਾਕੀ ਤੈਵੇਂ ਡੰਬੀ ਪਖੰਡੀ ਪੇਖਾ ਤਾਰੀ ਫਿਰਦੇ। ਅਤੇ ਇਸ ਤਰ੍ਹਾਂ ਮਹਾਰਾਜ ਦਾ ਪ੍ਰਚਾਰਕ ਬਣ ਗਿਆ ਇਹ ਕਰੋੜੀ ਮੱਲ ਖੱਤਰੀ। ਇੱਥੋਂ ਕੁ ਤੀਕਰ ਜਿਹੜਾ ਪ੍ਰਸੰਗ ਕੱਲ੍ਹ ਦੇ ਵੀ ਨਿਵਾਨ ਵਿੱਚ ਆਪਾਂ ਰਲ ਮਿਲ ਕੇ ਸੁਣਿਆ ਸੀ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਫਿਰ ਗੁਜਰਾਤ ਵੱਲ ਹੀ ਚਲੇ ਗਏ। ਇਸੇ ਤਰ੍ਹਾਂ ਸਿਆਲਕੋਟ ਪਹਿਲਾਂ ਚਲੇ ਗਏ ਸੀ। ਸਿਆਲਕੋਟ ਵਿੱਚ ਜਿਵੇਂ ਕੋਈ ਵਾਰਤਾ ਹੋਈ, ਉਹ ਪ੍ਰਸੰਗ ਆ ਰਿਹਾ ਹੈ, ਜਿਵੇਂ ਉਹਦਾ ਆਪਾਂ ਰਲ ਮਿਲ ਕੇ ਸੁਣੀਏ ਜੀ। ਜਹ ਜਹ ਸੁਣ ਹੈ ਸਿੱਖ ਸਭ ਆਵੇ ਹੈ, ਜਿੱਥੇ ਜਿੱਥੇ ਵੀ ਸੁਣਦੇ ਹਨ ਗੁਰੂ ਕੇ ਸਿੱਖ, ਉਹ ਸਾਰੇ ਚਲੇ ਆਉਂਦੇ ਹਨ ਕਰਤਾਰਪੁਰ ਸਾਹਿਬ ਵੱਲ ਨੂੰ। ਰਹਿ ਹੈ ਨਿਕਟ ਸੇਵਹਿ ਸੁਖ ਪਾਵਹਿ ਹੈ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਹਨ, ਸੇਵਾ ਕਰਦੇ ਤੇ ਸੁਖ ਪਾਉਂਦੇ ਹਨ। ਬਹੁ ਸੁਲੱਖਣੀ ਸਭ ਸੁਖ ਸਾਨੇ, ਇਸੇ ਤਰ੍ਹਾਂ ਜੋ ਗੁਰੂ ਕੀ ਸੁਪਤਨੀ ਸੁਲੱਖਣੀ ਹੈ, ਸਾਰੇ ਸੁਖਾਂ ਦੇ ਨਾਲ ਮਿਲੀ ਹੋਈ ਸੁਖਾਂ ਦੇ ਸਹਿਤ, ਆਏ ਸਪਤ ਕੀ ਪਾਏ ਸਿਆਣੇ, ਸਿਆਣੇ ਸੀ ਪਤੀ ਸਤਿਗੁਰਾਂ ਦੀ ਆਗਿਆ ਪਾ ਕੇ, ਦੋਨੋ ਸੁਤ ਲੇ ਕਰ ਨਿਜ ਸਾਥਾ, ਦੋਵੇਂ ਜਿਹੜੇ ਸੁਪੁੱਤਰ ਸ੍ਰੀ ਚੰਦ ਤੇ ਲਖਮੀ ਦਾਸ ਹੈ, ਉਹਨਾਂ ਨੂੰ ਆਪਣੇ ਨਾਲ ਲੈ ਕੇ, ਆਈ ਚੱਲ ਸਮੀਪ ਜਗਨਾਥਾ, ਜਗਤ ਦੇ ਮਾਲਕ ਹੈ ਉੱਥੇ ਚੱਲ ਕੇ ਆ ਗਈ, ਬਟਾਲੇ ਤੋਂ ਪੱਖੋ ਕੇ ਰੰਧਾਵੇ ਤਾਂ, ਸੁੰਦਰ ਸਦਨ ਤਹਾ ਬਨਵਾਏ। ਇੱਥੇ ਮਹਾਰਾਜ ਨੇ ਉਹ ਕਹਿ ਕੇ ਪਹਿਲਾਂ ਹੀ ਇਹਦੇ ਰਹਿਣ ਵਾਸਤੇ ਸੋਹਣੇ ਜਿਹੜੇ ਮਕਾਨ ਹੈ ਬਣਵਾ ਦਿੱਤੇ ਸਨ। ਰਹਿਣ ਲੱਗੇ ਸੁਖ ਭੇ ਮਨ ਪਾਏ। ਲਖਣੀ ਜੀ ਸ੍ਰੀ ਚੰਦ ਲਖਮੀ ਦਾਸ ਜੀ ਰਹਿਣ ਲੱਗ ਪਏ ਆ, ਮਨ ਭਾਉਂਦੇ ਸੁਖ ਪਾ ਰਹੇ ਹਨ। ਬਣੀ ਬਹੁਤ ਨੀਕੀ ਧਰਮਸ਼ਾਲਾ, ਜਿਹੜੀ ਧਰਮਸ਼ਾਲਾ ਉਹ ਤਾਂ ਬਹੁਤ ਚੰਗੀ ਬਣੀ ਹੈ। ਬੈਠਾ ਹੈ ਤੇਹ ਕੇ ਬੀਚ ਕਿਰਪਾਲਾ, ਧਰਮਸ਼ਾਲਾ ਦੇ ਵਿੱਚ ਦਿਆਲੂ ਕਿਰਪਾਲੂ ਸਤਿਗੁਰੂ ਬੈਠਦੇ ਹਨ। ਨਿਸ ਬਾਸੁਰ ਹੋਇ ਕੀਰਤਨ ਭਾਰੀ, ਧਰਮਸ਼ਾਲਾ ਵਿੱਚ ਦਿਨ ਰਾਤ ਭਾਰੀ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਹੈ ਸ਼ਬਦ ਪੁੰਨ ਕਰ ਹੈ ਵਿਚਾਰੀ, ਇਸ ਤਰ੍ਹਾਂ ਬਾਣੀ ਦੇ ਸ਼ਬਦ ਪੜ੍ਹਦੇ ਹੈ, ਪੁਨਾ ਉਹਦੀ ਕੋਈ ਵਿਚਾਰ ਕਰਦੇ ਹੈ, ਭਾਵ ਗੁਰਬਾਣੀ ਦੀ ਕਥਾ ਵਿਆਖਿਆ ਵੀ ਕਈ ਸਿੱਖ ਕਰਦੇ ਕਰਾਉਂਦੇ ਹਨ। ਹੋਵੇ ਹੈ ਬਹੁਤ ਅੰਨ ਕ੍ਰਿਸ਼ਕਾਰੀ, ਜਿਹੜੇ ਸਿੱਖ ਹੈ ਇਸ ਤਰ੍ਹਾਂ ਕਹਿੰਦੇ ਖੇਤੀ ਕਰਨ ਵਾਸਤੇ ਬਹੁਤ ਅੰਨ ਬੀਜਦੇ ਧਰਤੀ ਤੇ, ਪਾਕੇ ਤੇ ਜਬ ਹੋਏ ਤਿਆਰੀ, ਜਿਹੜੇ ਖੇਤੀ ਪੱਕ ਜਾਂਦੀ ਹੈ ਤੇ ਵੱਢਣ ਦੀ ਤਿਆਰੀ ਹੋ ਜਾਂਦੀ ਹੈ। ਅੰਨ ਹੈ ਸਤਿਗੁਰ ਕੇਰ ਅਗਾਰੀ, ਬਾਗੂ ਕੇ ਤੇ ਕੱਢ ਕੇ ਸਾਰਾ ਜਿਹੜਾ ਅਨਾਜ ਹੈ ਸਤਿਗੁਰੂ ਜੀ ਅੱਗੇ ਚੁੱਕੇ ਲੈ ਆਉਂਦੇ ਹਨ। ਦੀਗ ਚਲਾਵੇ ਤੇ ਹੇਠਾਂ ਭਾਰੀ, ਗੁਰੂ ਮਹਾਰਾਜ ਦੀ ਆਗਿਆ ਨਾਲ ਉਸ ਕਰਤਾਰਪੁਰ ਸਾਹਿਬ ਗੁਰੂ ਕੇ ਸਿੱਖ ਰਲ ਮਿਲ ਕੇ ਤਕੜਾ ਲੰਗਰ ਚਲਾਉਂਦੇ ਹਨ। ਭੁੱਖਾ ਰਹਿਣ ਨ ਪਾਵੇ ਕੋਈ, ਇਸ ਕਰਕੇ ਕੋਈ ਗਰੀਬ ਗੁਰਬਾ ਕਹਿੰਦੇ ਕੋਈ ਉੱਥੇ ਭੁੱਖਾ ਨਹੀਂ ਰਹਿਣਾ ਪਾ ਰਿਹਾ ਹੈ। ਸਰਬ ਕਾਲ ਮਹਿ ਭੋਜਨ ਹੋਈ, ਕਿਉਂਕਿ ਸਾਰਿਆਂ ਸਮਿਆਂ ਵਿੱਚ ਜਿਹੜਾ ਭੋਜਨ ਛਕਣ ਲਈ ਮਿਲਦਾ ਹੈ। ਇਕੱਠੇ ਭਏ ਲੋਕ ਬਹੁ ਆਈ, ਇਸ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਬੇਅੰਤ ਬੇਅੰਤ ਮਾਈ ਭਾਈ ਇਕੱਠੇ ਹੋਏ ਹਨ। ਦਰਸ਼ਨ ਕਰ ਹੈ ਜਨਮ ਫਲ ਪਾਈ, ਮਹਾਰਾਜ ਦੇ ਦਰਸ਼ਨ ਕਰਕੇ ਮਨੁੱਖਾ ਜਨਮ ਧਾਰੇ ਦਾ ਫਲ ਪਾਉਂਦੇ ਹਨ। ਉਤੋਂ ਕਰਮ ਕਾਂਡੀ ਇੱਕ ਦਿਜਬਰ, ਇੱਥੇ ਹੀ ਕਹਿੰਦੇ ਕੋਈ ਕਰਮ ਕਾਂਡੀ ਬ੍ਰਾਹਮਣ ਹੈ ਸੀ ਪੜਿਆ ਲਿਖਿਆ, ਸਤਿਗੁਰ ਢਿੱਗ ਆਇਓ ਤਬ ਚੱਲ ਕਰ। ਇਹ ਬ੍ਰਾਹਮਣ ਵੀ ਚੱਲਦਾ ਚਲਾਉਂਦਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ ਹੈ। ਆਨ ਆਸ਼ੀਰਵਾਦ ਕੋ ਕੀਨੋ, ਆਉਂਦਿਆਂ ਨੇ ਆਸ਼ੀਰਵਾਦ ਜੀ ਦੇਣਾ ਕੀਤੀ, ਮਹਾਰਾਜ ਆਪ ਚਾਰ ਜੁਗਾਂ ਤੱਕ ਜਾਂਦੇ ਹੋ, ਵੱਡੀਆਂ ਉਮਰਾਂ ਹੋਣ ਤੁਹਾਡੀਆਂ। ਭੁੱਖ ਬਿਖੈ ਸੋ ਹੋ ਤੋ ਅਧੀਨ, ਵਿਚਾਰਾ ਕਹਿੰਦੇ ਕਰਮ ਕਾਂਡੀ ਹੋਣ ਕਰਕੇ ਭੁੱਖ ਦੇ ਨਾਲ ਅਧੀਨ ਸੀ, ਬਹੁਤਾ ਭੁੱਖਾ ਧਿਆਇਆ ਸੀ। ਤੇਹ ਛਿਨ ਦੇਖ ਰਸੋਈ ਤਿਆਰੀ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਵਿੱਚ ਲੰਗਰ ਤਿਆਰ ਹੋਇਆ ਦੇਖ ਕੇ, ਤਿਜ ਸੋ ਸ੍ਰੀ ਗੁਰ ਗਿਰਾ ਉਚਾਰੀ, ਜਿਹੜਾ ਕਰਮ ਕਾਂਡੀ ਬ੍ਰਾਹਮਣ ਆਇਆ ਇਸ ਨੂੰ ਦੇਖ ਕੇ ਸਤਿਗੁਰਾਂ ਨੇ ਬਚਨ ਕਿਹਾ, ਸ਼ੁਦਾ ਹੈ ਜੇ ਉਧਰ ਮਝਾਰਾ, ਇਹ ਕਰਮ ਕਾਂਡੀ ਬ੍ਰਾਹਮਣ ਆ ਜੇ ਤੇਰੇ ਪਿੰਡ ਦੇ ਵਿੱਚ ਕੋਈ ਭੁੱਖ ਲੱਗੀ ਹੋਈ ਹੈ। ਅਚੋ ਆਹਾਰ ਬਣਿਓ ਅਬ ਤਿਆਰ, ਲੰਗਰ ਵਿੱਚ ਹੁਣ ਜਿਹੜਾ ਲੰਗਰ ਤਿਆਰ ਬਣਿਆ ਪਿਆ, ਤੂੰ ਵੀ ਜਾ ਕੇ ਛਕ ਛਕਾ ਲੈ। ਤਿਜ ਬੋਲਿਓ ਹੋ ਖਾਤਨ ਐਸੇ, ਬ੍ਰਾਹਮਣ ਕਰਮ ਕਾਂਡੀ ਬੋਲਿਆ ਕਿ ਹੇ ਗੁਰੂ ਨਾਨਕ ਸਾਹਿਬ ਜੀ, ਇਸ ਤਰ੍ਹਾਂ ਮੈਂ ਭੋਜਨ ਨਹੀਂ ਖਾਂਦਾ ਹੁੰਦਾ, ਬਿਨ ਸੰਜਮ ਭਾ ਭੋਜਨ ਜੈਸੇ, ਇਸ ਤਰ੍ਹਾਂ ਤੁਹਾਡੇ ਲੰਗਰ ਵਿੱਚ ਮਰਯਾਦਾ ਤੋਂ ਬਿਨਾਂ ਭੋਜਨ ਹੋਇਆ ਹੈ ਤਾਂ ਭਾਵੇਂ ਮਰਯਾਦਾ ਬੜਾ ਹੀ ਸੀ, ਪਰ ਇਹ ਜਿਹੜਾ ਕਰਮ ਕਾਂਡੀ ਹੈ ਇਹ ਕਹਿੰਦਾ ਬਿਨਾਂ ਮਰਯਾਦਾ ਤੋਂ ਭੋਜਨ ਤਿਆਰ ਹੋਇਆ ਮੈਂ ਨਹੀਂ ਛਕਦਾ। ਕਰਮ ਕਾਂਡ ਕੇ ਮੈਂ ਅਨੁਸਾਰ, ਮਹਾਰਾਜ ਵੇਦ ਦੇ ਵੀ ਜਿਹੜਾ ਕਰਮ ਕਾਂਡ ਦੱਸਿਆ ਨਾ, ਉਹ 64,000 ਸਲੋਕ ਵਿੱਚ ਮੈਂ ਉਹਦੇ ਅਧੀਨ ਹਾਂ, ਮਾਂ ਭਾਵ ਕਰਮ ਕਾਂਡੀ ਹਾਂ। ਅਤ ਸੁਚ ਸੋ ਨਿਤ ਕਰੋ ਆਹਾਰ, ਇਸ ਤਰ੍ਹਾਂ ਮਹਾਰਾਜ ਕਿਸੇ ਦੇ ਹੱਥਾਂ ਦਾ ਬਣਿਆ ਮੈਂ ਨਹੀਂ ਕਰਦਾ, ਬਹੁਤ ਸੱਚਮ ਦੇ ਨਾਲ ਆਪ ਬਣਾ ਕੇ ਫਿਰ ਭੋਜਨ ਮੈਂ ਖਾਂਦਾ। ਧਰਨੀ ਕੋ ਖੁਨ ਕੈ ਇੱਕ ਹੱਥ, ਕਿਵੇਂ ਮਹਾਰਾਜ ਸੱਚ ਬਣਾਉਣਾ, ਆਪਣੇ ਹੱਥਾਂ ਨਾਲ ਪਹਿਲਾਂ ਮੈਂ ਧਰਤੀ ਬੁਣ ਪੁੱਟ ਕੇ ਚੁੱਲ੍ਹਾ ਬਣਾਉਣਾ। ਚੌਂਕਾ ਦੇਵਾਂ ਗੋਬਰ ਸਾਥਾ, ਦਾ ਗੋਹਾ ਲੈ ਕੇ ਆਸੇ ਪਾਸੇ ਕਹਿੰਦੇ ਫਿਰ ਚੌਂਕਾ ਦਿੰਦਾ ਗੋਬਰ ਦਾ ਲੇਪਣ ਕਰਦਾ ਆਨੋ ਆਪਣੇ ਘਰ ਸੋ ਬਾਰੀ ਫਿਰ ਮਾਰਾ ਕਿਸੇ ਦੇ ਹੱਥਾਂ ਰਾਹੀਂ ਨੀ ਆਪਣੇ ਹੱਥਾਂ ਨਾਲ ਹੀ ਮੈਂ ਪਾਣੀ ਲਿਆਉਣਾ ਸਭ ਸਮ ਦਾਸ ਹੋ ਲਿਓ ਭਖਾਰੀ ਜਿਹੜੀਆਂ ਲੱਕੜਾਂ ਹੈ ਕਹਿੰਦੇ ਅੱਗ ਬਾਲਣੀ ਹੁੰਦੀ ਉਹ ਪਾਣੀ ਦੇ ਨਾਲ ਚੰਗੀ ਤਰ੍ਹਾਂ ਮੈਂ ਧੋਨਾ ਹਾਂ ਸਰਬ ਅੰਨ ਚੁਨ ਕਰੋ ਸਵਾਰੀ ਬਾਰ ਜਿਹੜਾ ਕੋਈ ਚੰਨ ਹੈ ਉਹਨੂੰ ਚੰਗੀ ਤਰ੍ਹਾਂ ਚੁਣ ਕੇ ਤੇ ਬਣਾ ਸਵਾਰ ਕੇ ਸਾਫ ਸੁਥਰਾ ਕਰਕੇ ਨਿਜ ਘਰ ਸੰਗ ਆਹਾਰ ਤਿਆਰੀ ਫਿਰ ਮਾਰਾ ਮੈਂ ਆਪਣੇ ਹੱਥਾਂ ਨਾਲ ਆਟਾ ਜਾ ਪੀ ਕੇ ਫਿਰ ਉਹਦਾ ਮੈਂ ਭੋਜਨ ਤਿਆਰ ਕਰਦਾ ਉਚਿਤ ਅਚਨ ਕੇ ਹੋਵੇ ਤਬ ਹੀ ਫਿਰ ਮਾਰਾ ਇਹੋ ਜਿਹਾ ਜਿਹੜਾ ਭੋਜਨ ਬਣਿਆ ਨਾ ਮੇਰੇ ਹੱਥਾਂ ਰਾਹੀਂ ਪਵਿੱਤਰਤਾ ਨਾਲ ਫਿਰ ਮੇਰੇ ਸ਼ਕਲ ਜੋ ਕਿਤੇ ਹੁੰਦਾ ਹੈ ਕਰੀ ਜੇ ਬਿਦ ਬਨ ਆਵੇ ਸਭ ਹੀ ਇਸ ਤਰ੍ਹਾਂ ਦੀ ਮਾਰਾ ਵਿਧੀ ਮੈਂ ਪਹਿਲਾਂ ਕਹੀ ਹੈ ਨਾ ਜੇ ਉਹ ਸਾਰੀ ਕਰੀ ਹੋਈ ਬਣ ਆਵੇ ਪਾਵੇ ਵਿਧੀ ਅਨੁਸਾਰ ਸਾਰਾ ਕੁੱਲ ਭੋਜਨ ਤਿਆਰ ਕੀਤਾ ਹੋਇਆ ਫਿਰ ਮੇਰੇ ਛਕਣੇ ਯੋਗ ਹੁੰਦਾ ਹੈ ਤੁਮਰੀ ਕਰੀ ਨ ਹਮਰੇ ਕਾਜੂ ਤੁਹਾਡੇ ਲੰਗਰ ਵਿੱਚ ਮਹਾਰਾਜ ਜਿਹੜੀ ਰਸੋਈ ਜੀ ਤਿਆਰ ਕੀਤੀ ਮੇਰੇ ਤਾਂ ਕਿਸੇ ਕੰਮ ਨਹੀਂ ਹੈ ਸੁਣ ਕਰ ਭਨਿਓ ਗਰੀਬ ਨਿਵਾਜੂ ਗੁਰੂ ਮਹਾਰਾਜ ਨੇ ਕਰਮ ਕਾਂਡੀ ਬ੍ਰਾਹਮਣ ਤੋਂ ਸੁਣ ਕੇ ਫਿਰ ਇਉਂ ਬਚਨ ਕਿਹਾ ਹੈ ਸ਼ੁਸ਼ਕ ਅੰਨ ਅਬ ਹੇ ਦਿਜ ਲੀਜੈ ਚੰਗਾ ਜੇ ਗੁਰੂ ਕੇ ਲੰਗਰ ਵਿੱਚ ਤੈਨੂੰ ਨਹੀਂ ਚੰਗਾ ਲੱਗਦਾ ਹੈ ਆ ਸੁੱਕਾ ਜਿਹੜਾ ਅੰਨ ਪਾਣੀ ਰਸ ਲੂਣ ਮਿਰਚ ਮਸਾਲਾ ਤੂੰ ਲੈ ਲਾ ਆਟਾ ਦਾਲ ਨਿਜ ਘਰ ਸੋ ਕਰ ਅਚਬਨ ਕੀਜੈ ਆਪਣੇ ਹੱਥਾਂ ਨਾਲ ਹੀ ਬਣਾ ਬਣੂ ਕੇ ਸ਼ਕਲਾ ਲੀਨੋ ਸੀਤਾ ਤਬ ਦਿਜ ਬਰਸੋ ਇਸ ਤਰ੍ਹਾਂ ਮਹਾਰਾਜ ਦੇ ਕਹਿਣ ਕਰਕੇ ਬ੍ਰਾਹਮਣ ਨੇ ਗੁਰੂ ਕੇ ਲੰਗਰ ਵਿੱਚੋਂ ਸੁੱਕਾ ਸੀਧਾ ਜਾ ਲੈ ਲਿਆ ਆਟਾ ਦਾਲ ਲੂਣ ਮਿਰਚ ਮਸਾਲਾ ਖੋਦਨ ਲਗਾ ਧਰਨ ਨਿਜ ਘਰ ਸੋ ਚੁੱਲਾ ਜਾ ਬਣਾਉਣ ਆਪਣੇ ਹੱਥਾਂ ਨਾਲ ਹੀ ਧਰਤੀ ਪੁੱਟਣ ਲੱਗਿਆ ਖੋਦਣ ਲੱਗਿਆ ਨਿਕਸੇ ਆਸਤ ਸ਼ੋਰ ਤਿਸ ਥਾਈ ਇਹ ਕਹਿੰਦੇ ਜਿੱਥੋਂ ਇਹਨੇ ਥਾਂ ਜਾ ਪੁੱਟਿਆ ਉੱਥੋਂ ਹੱਡ ਹੁੱਡ ਜੇ ਨਿਕਲੇ ਉਹ ਥਾਂ ਜਾ ਇਹਨੇ ਛੱਡਤਾ ਖੋਦਣ ਲੱਗਿਓ ਅਪਰ ਥਲ ਜਾਈ ਹੋਰ ਕਿਸੇ ਥਾਂ ਤੇ ਜਾ ਕੇ ਲੰਬਾ ਜਾ ਲੈ ਕੇ ਪੁੱਟਣ ਲੱਗਿਆ ਚੁੱਲਾ ਬਣਾਉਣ ਲਈ ਧਰਤੀ ਨੂੰ ਨਿਕਸੇ ਆਸਤ ਸੋ ਜਾਨ ਅਪਾਨਵ ਉੱਥੋਂ ਵੀ ਹੱਡ ਹੁੱਡ ਜੇ ਨਿਕਲੇ ਉਹ ਧਰਤੀ ਨੂੰ ਵੀ ਅਪਵਿੱਤਰ ਜਾਣੇ ਜਾਣਿਆ ਤੇ ਤਜ ਗਯੋ ਔਰ ਹੀ ਥਾਵਨ ਉਹਨੂੰ ਵੀ ਛੱਡ ਕੇ ਕਹਿੰਦੇ ਹੋਰ ਤੀਜੀ ਥਾਂ ਤੇ ਚਲਿਆ ਗਿਆ ਜਹਾਂ ਖੁਨਹਿ ਤਹ ਅਸਤੀ ਨਿਕਸੈ ਜਿੱਥੇ ਜਾ ਕੇ ਕਹਿੰਦੇ ਕੁੱਲਾ ਬਣਾਉਣ ਲਈ ਧਰਤੀ ਜੀ ਮੁੱਟਦਾ ਉੱਥੇ ਹੱਡੀਆਂ ਨਿਕਲਦੀਆਂ ਹੇਰ ਹੇਰ ਨਾਰ ਤੇਹ ਕੋ ਬਿਕਸੈ ਉਧਰ ਜਿਹੜੇ ਗੁਰੂ ਕੇ ਸਿੱਖ ਹੈ ਨਾ ਵੀ ਬ੍ਰਾਹਮਣ ਇੱਥੇ ਟੋਆ ਜਾ ਪੁੜਦਾ ਇੱਥੋਂ ਭੱਜਦਾ ਉੱਥੇ ਜਾਂਦਾ ਵੇਖ ਵੇਖ ਕੇ ਉਹਨੂੰ ਹੱਸਦੇ ਵੀ ਚੰਗਾ ਹੈ ਪਾਣੀ ਪੀ ਸਰਬ ਦਿਵਸ ਸੋ ਖੋਦਤ ਰਹੇ ਹੋ ਕੇ ਸਾਰੀ ਦਿਹਾੜੀ ਚੁੱਲ੍ਹਾ ਬਣਾਉਣ ਵਾਸਤੇ ਧਰਤੀ ਪੁਰਦਾ ਰਿਹਾ ਥਾਂ ਨਾ ਚੰਗੀ ਵੀ ਨੀ ਹੱਡੀਆਂ ਨਿਕਲ ਏਕ ਸ਼ੁਦਾ ਦੂਜੋ ਸ਼ਰਮ ਲਹੇ ਹੋ ਇੱਕ ਤਾਂ ਵਿਚਾਰਾ ਭੁੱਖਾ ਤਿਆ ਦੂਜਾ ਥਾਂ ਥਾਂ ਥਾਂ ਧਰਤੀ ਪੁੜਦਿਆ ਹੋਇਆ ਥਕੇ ਮਲ ਥੱਕ ਗਿਆ ਬਹੁਤ ਭਇਓ ਵਿਕਲ ਆਇਓ ਪ੍ਰਭ ਪਾਸਾ ਹਾਂ ਬਹੁਤ ਜਾ ਵਿਆਕਲ ਜਿਹਾ ਹੋ ਕੇ ਨਾ ਔਖਾ ਜਿਹਾ ਹੋ ਕੇ ਆਖਰੀ ਗੁਰੂ ਮਹਾਰਾਜ ਦੇ ਕੋਲ ਆ ਗਿਆ ਬ੍ਰਾਹਮਣ ਬੰਦ ਹੱਥ ਕੀਨੀ ਅਰਦਾਸਾ ਮੈਂ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਇਸ ਨੇ ਜਹਾਂ ਆਹਾਰ ਤੁਮਾਰੋ ਹੋਏ ਲੱਗਿਆ ਮਹਾਰਾਜ ਜਿੱਥੇ ਤੁਹਾਡਾ ਗੁਰੂ ਕੇ ਲੰਗਰ ਵੀ ਤਿਆਰ ਹੁੰਦਾ ਨਾ ਭੋਜਨ ਦੀਜੈ ਮੋਹ ਖਾਏ ਹੋ ਸੋਏ ਮਰਦਾ ਮੈਨੂੰ ਜਿਹੋ ਜਿਹਾ ਹੈਗਾ ਖਾਣ ਨੂੰ ਦੇ ਦਿਓ ਉਹੀ ਖਾ ਲੈਣਾ ਰਾਵਰ ਮਹਾਂਪੁਰਖ ਗੁਣ ਖਾਨੀ ਆਪ ਤਾਂ ਮਹਾਂਪੁਰਖ ਗੁਣਾਂ ਦੀ ਖਾਣ ਹੋ ਮੈਂ ਤੁਮਰੀ ਆਇਸ ਨਹਿਮਾਨੀ ਮੈਂ ਮਹਾਰਾਜ ਤੁਹਾਡੀ ਆਗਿਆ ਨਹੀਂ ਮੰਨੀ ਤੁਸੀਂ ਕਹਿੰਦੇ ਸੀ ਲੰਗਰ ਤਿਆਰ ਹੈ ਸ਼ਕਲਾ ਜਾਂ ਤੇ ਮੈਂ ਹੀ ਕਹਿ ਗਿਆ ਵੀ ਬੇਮਰਜ਼ਾਦਾ ਬਣਿਆ ਹੋਇਆ ਮੈਂ ਐਵੇਂ ਹੀ ਮਹਾਰਾਜ ਪੁੱਠਾ ਸਿੱਧਾ ਬੋਲਦਾ ਗੁਰੂ ਕੇ ਲੰਗਰ ਨੂੰ ਨਿੰਦਾ ਭੰਡਦਾ ਸੀ ਜਾਂ ਤੇ ਖੇਦ ਭਇਓ ਤਨ ਭਾਰੀ ਇਸੇ ਕਰਕੇ ਮਹਾਰਾਜ ਮੈਨੂੰ ਡੰਡ ਮਿਲ ਗਿਆ ਸੀ ਨੂੰ ਬੜਾ ਮਾਰਾ ਖੇਚਲ ਹੋਈ ਹੈ ਹੰਭ ਗਿਆ ਮੈਂ ਧਰਤੀ ਲੱਭਦਾ ਅਬ ਮੈਂ ਹਾਂ ਤੁਮਰੇ ਅਨੁਸਾਰੀ, ਤਾਂ ਮਹਾਰਾਜ ਤੁਹਾਡੇ ਅਨੁਸਾਰੀ ਹੈ, ਮੈਂ ਜਿਵੇਂ ਤੁਸੀਂ ਕਹੋਗੇ ਉਵੇਂ ਕਰੂ ਕਰਾਉਂਗਾ। ਸੁਣ ਕੇ ਬੋਲੇ ਬਚਨ ਕਿਰਪਾਲਾ, ਗੁਰੂ ਮਹਾਰਾਜ ਬ੍ਰਹਮਣ ਤੋਂ ਸੱਚ ਸੁਣ ਕੇ ਉਹ ਬਚਨ ਬੋਲੇ ਹਨ। ਤਿਜੂ ਬੀਤ ਗਯੋ ਸੋ ਕਾਲਾ, ਮਹਾਰਾਜ ਕਹਿੰਦੇ ਇਹ ਤਾਂ ਵੀ ਇਹ ਤੇਰਾ ਹੀ ਪੈ ਭੁਲੇਖਾ ਜਾ ਕੱਢਣਾ ਸੀ। ਇਹ ਅਕਾਲ ਪੁਰਖ ਵਾਹਿਗੁਰੂ ਦਾ ਲੰਗਰ ਹੈ, ਇਸ ਲੰਗਰ ਤੇ ਜਿਹੜਾ ਤੂੰ ਸ਼ੱਕ ਜਾ ਨਾ, ਇਸ ਕਰਕੇ ਚੱਕਰ ਤੈਨੂੰ ਪੁੱਠਾ ਚੱਲਿਆ। ਕਹਿੰਦੇ ਉਹ ਜਿਹੜਾ ਸਮਾਂ ਸੀ ਉਹ ਤਾਂ ਹੁਣ ਲੰਘ ਗਿਆ ਹੈ। ਆਪ ਮੁਖ ਵਾਹਿਗੁਰੂ ਕਹਿ ਲੀਜੈ, ਜਿਵੇਂ ਅਸੀਂ ਤੈਨੂੰ ਮੁਖੋਂ ਕਹਿੰਦੇ ਨਾ ਬਚਨ, ਉਵੇਂ ਕਰ ਲਾ। ਕਹਿੰਦੇ ਹਾਜੜੀ ਵੀ ਲੈ, ਵੀ ਉੱਥੋਂ ਲੱਕੜਾਂ ਧੋਣੀਆਂ ਹਨ, ਚੁੱਲ੍ਹਾ ਹੱਥੀ ਪੜਨਾ, ਮੁੱਖੋਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਕੇ। ਅਵਨੀ ਕੋ ਪਾਵਨ ਇਉਂ ਕੀ ਜੈ, ਇਸ ਤਰ੍ਹਾਂ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਰਤੀ ਨੂੰ ਪਵਿੱਤਰ ਕਰ ਲਾ ਤੂੰ। ਸਾਜ ਰਸੋਈ ਭੋਜਨ ਕਰੀਏ, ਉੱਥੇ ਕਹਿੰਦੇ ਭੋਈ ਭੋਜਨ ਰਸੋਈ ਸਾਜ ਕੇ ਤਿਆਰ ਕਰਕੇ ਭੋਜਨ ਤਿਆਰ ਕਰ ਲਈ ਤੇ ਛਕ ਲਈਏ। ਸਭ ਹੀ ਹਿਰਦੇ ਭਰਮ ਪਰ ਹਰੀਏ, ਵੀ ਇਹ ਜਿਹੜਾ ਹਿਰਦੇ ਵਿੱਚ ਤੇਰੇ ਭਰਮ ਭੁਲੇਖਾ ਜਿਹਾ ਪਿਆ, ਵੀ ਸ਼ਾਇਦ ਗੁਰੂ ਕੇ ਲੰਗਰ ਵਿੱਚ ਬੇਅਮਰ ਜ਼ਿਆਦਾ ਹੀ ਬਣਿਆ ਹੋ ਭੋਜਨ, ਨਹੀਂ ਇਹ ਬਹੁਤ ਪਵਿੱਤਰਤਾ ਨਾਲ ਮਰਜ਼ਾਦਾ ਨਾਲ ਬਣਿਆ, ਇਹ ਭਰਮ ਜਾ ਛੱਡ ਦਈਏ ਤਿਆਗ ਦਈਏ। ਤਬ ਹੀ ਦਿਜਨੈ ਆਇਸ ਮਾਨੀ, ਇਸ ਤਰ੍ਹਾਂ ਉਸ ਵੇਲੇ ਬ੍ਰਹਮਣ ਨੇ ਆਗਿਆ ਮੰਨ ਲਈ। ਪਰ ਅੱਜ ਕੱਲ੍ਹ ਜਿੱਥੇ ਗੁਰੂ ਕੇ ਲੰਗਰ ਹੈ ਉੱਥੇ ਬੇਅਮਰ ਜ਼ਿਆਦਾ, ਅੱਜ ਕੱਲ੍ਹ ਤਾਂ ਹੋਟਲ ਹੀ ਬਣੇ ਪਏ ਹੈ, ਲੰਗਰ ਕੋਈ ਨਹੀਂ ਹੈ। ਘਰਾਂ ਵਿੱਚ ਵੀ ਜਦੋਂ ਅਖੰਡ ਪਾਠਾਂ ਦੇ ਭੋਗ ਪੈਂਦੇ, ਇੱਥੇ ਵੀ ਕਹਿੰਦੇ ਹੀ ਹੁੰਦੇ ਆ ਲੰਗਰ ਹੁੰਦਾ, ਉਹ ਦੂਜਾ ਹੀ ਹੈ ਸਾਰਾ ਕੁਝ। ਨਾ ਕੋਈ ਭਾਂਡਾ ਮਾਂਜਿਆ ਹੁੰਦਾ ਹੈ, ਨਾ ਕੋਈ ਬਾਕੀ ਪਿੱਛੇ ਉਹ ਜਰਦੇ ਬੀੜੇ ਵਾਲੇ ਫਿਰਦੇ ਹੁੰਦੇ ਹਲਵਾਈ, ਉਹ ਸਿਗਟਾਂ ਪੀ ਜਾਂਦੇ ਹੁੰਦੇ ਆ। ਕਹਿੰਦੇ ਮਗਰੋਂ ਕਹਿੰਦੇ ਲੰਗਰ ਬਣ ਗਿਆ ਗੁਰੂ ਕਾ, ਵੀ ਸਿਗਟਾਂ ਬਿਣਿਆ ਤਾਂ ਬਣਿਆ ਹੋਇਆ, ਜਰਦਾ ਖਾਣ ਵਾਲਿਆਂ ਦਾ ਹੱਥਾਂ ਦਾ ਬਣਿਆ ਗੁਰੂ ਕਾ ਲੰਗਰ ਹੈ। ਇਹ ਬਹਿਰਿਆਂ ਦਾ ਲੰਗਰ ਤਾਂ ਹੋ ਸਕਦਾ, ਤੁਹਾਡਾ ਘਰ ਦਾ ਹੋ ਸਕਦਾ, ਆਪਣੇ ਬਣਾਇਆ ਭੇਜਿਆ ਹੋਇਆ ਦਾ। ਗੁਰੂ ਕਾ ਲੰਗਰ ਤਾਂ ਜਿਵੇਂ ਗੁਰੂ ਮਹਾਰਾਜ ਦੀ ਮਰਜ਼ਾਦਾ ਹੈ, ਲੰਗਰ ਦੀ ਨਾਥ ਹੋ ਕੇ ਪਵਿੱਤਰਤਾ ਨਾਲ ਸਾਫ ਸੁਥਰੇ ਹੋ ਕੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਜਪਦਿਆਂ ਬਣਾਇਆ ਜਾਏ, ਉਹ ਗੁਰੂ ਕਾ ਲੰਗਰ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਜਿੱਥੇ ਕੋਈ ਪਵਿੱਤਰਤਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ, ਅਸੀਂ ਆ ਸਰਫਾਂ ਸਰਫਾਂ ਜੀਆਂ ਕਰਕੇ ਸਿਗਟਾਂ ਪੀਂਦਿਆਂ ਜਰਦਾ ਖਾਂਦਿਆਂ ਹੋਇਆਂ ਵਿੱਚ ਮੂੰਹ ਨੂੰ ਹੱਥ ਪੈਰਾਂ ਨੂੰ ਹੱਥ ਲਾਉਂਦੇ ਹਾਂ, ਸਾਰਾ ਕੁਝ ਬਣਿਆ ਹੈ, ਇਹੋ ਜਿਹਾ ਹੀ ਹੁੰਦਾ ਹੈ, ਇਹੋ ਜਿਹੇ ਛਕਣ ਵਾਲੇ ਫਿਰ ਹੁੰਦੇ ਹਨ। ਕੀਨੇ ਰਸੋਈ ਭਰਮ ਕਰ ਹਾਨੀ, ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਭਰਮ ਭੁਲੇਖਾ ਜਿਹਾ ਸੀ, ਇਸ ਨੂੰ ਇਹਦਾ ਨਾਸ਼ ਹੋ ਗਿਆ, ਇਸ ਨੇ ਭੋਜਨ ਤਿਆਰ ਕਰ ਲਿਆ, ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਏ ਕਰ ਭੋਜਨ ਕੋ ਜਪ ਢਿੱਗ ਆਇਓ। ਭੋਜਨ ਛਕ ਛਕਾ ਕੇ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਆ ਪਹੁੰਚਾ ਹੈ। ਸ੍ਰੀ ਗੁਰ ਤਬ ਇੱਕ ਸ਼ਬਦ ਅਲਾਇਓ, ਤਦੋਂ ਫਿਰ ਗੁਰੂ ਮਹਾਰਾਜ ਨੇ ਇਸ ਬ੍ਰਹਮਣ ਦੇ ਪੁਰਥਾਏ ਬਸੰਤ ਰਾਗ ਦੇ ਇੱਕ ਸ਼ਬਦ ਉਚਾਰਨ ਕਰਕੇ ਇਹਨੂੰ ਸੁਣਾਇਆ ਹੈ। ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਕਾ ਕੰਚਨ ਕੁਆਰ। ਮਹਾਰਾਜ ਕਹਿੰਦੇ ਵੀ ਤੂੰ ਤਾਂ ਸੁੱਚਾ ਪਾਣੀ ਲਿਆ ਕੇ ਨਾ ਤੇ ਗੋਬਰ ਦਾ ਚੌਂਕਾ ਦੇਣਾ ਸੀ। ਕਹਿੰਦੇ ਇਸ ਤਰ੍ਹਾਂ ਇੰਨੀ ਵੀ ਪਵਿੱਤਰਤਾ ਕੋਈ ਕਰ ਲਏ, ਜੇ ਪਰਮੇਸ਼ਰ ਦਾ ਨਾਮ ਨਹੀਂ ਨਾ ਨਾਲ ਕੋਈ ਜਪਦਾ, ਫਿਰ ਨਹੀਂ ਉਹਦੀ ਕੋਈ ਸੱਚੋਂ ਕੀਤੀ ਹੋਈ ਸੋਧ ਕੀਤੀ ਕਿਸੇ ਕੰਮ ਦੀ। ਕਹਿੰਦੇ ਸੋਨੇ ਦਾ ਚੌਂਕਾ ਬਣਿਆ ਹੋਵੇ, ਇਹਨਾਂ ਵੀ ਧਰਤੀ ਹੈ ਅਤੇ ਉੱਥੇ ਗੋਬਰ ਦਿੱਤਾ, ਗਊ ਦਾ ਗੋਹਾ ਜਿਹਾ ਲਿਪਿਆ ਅਤੇ ਉਹ ਕਹਿੰਦੇ ਚੌਂਕਾ ਸੱਚਾ, ਕਹਿੰਦੇ ਸੋਨੇ ਦਾ ਚੌਂਕਾ ਹੋਵੇ, ਸੋਨਾ ਹੀ ਲਾਇਆ ਹੋਵੇ। ਅਤੇ ਜਿਹੜੇ ਕੋਈ ਭਾਂਡੇ ਟੀਂਡੇ ਆ ਉਹ ਕਹਿੰਦੇ ਕੁਆਰ ਨਾ ਗਾਗਰ ਦਾ ਹੁੰਦਾ, ਜਿੰਨੇ ਭਾਂਡੇ ਟੀਂਡੇ ਆ ਸਾਰੇ ਉਹ ਵੀ ਸੋਨੇ ਦੇ ਹੀ ਹੋਣ। ਰੁਪੇ ਕੀ ਕਾਰਾ ਬਹੁਤ ਵਿਸਥਾਰ, ਕਿਉਂਕਿ ਇਸ ਤਰ੍ਹਾਂ ਜਿਹੜੇ ਕਰਮ ਕਾਂਡੀ ਹੈ ਉਹ ਸੋਨੇ ਨੂੰ ਸਭ ਤੋਂ ਸੁੱਚਾ ਮੰਨਦੇ, ਕਹਿੰਦੇ ਇਹਨੂੰ ਮਾਂਜਣ ਦੀ ਲੋੜ ਵੀ ਨਹੀਂ ਹੈ। ਇਹ ਤਾਂ ਜੇ ਕੋਈ ਹੱਥ ਜੂਠਾ ਲਾ ਦੇ, ਜਿੰਨਾ ਚਿਰ ਉਹ ਹੱਥ ਜੂਠਾ ਲੂ ਲੱਗਾ ਰਹੂ ਉਨਾ ਚਿਰ ਕਹਿੰਦੇ ਸੋਨਾ ਜੂਠਾ, ਜਦੋਂ ਹੱਥ ਲਾ ਤਾਂ ਹਵਾ ਲੱਗ ਗਈ, ਕਹਿੰਦੇ ਸੋਨਾ ਸੁੱਚਾ। ਇਸ ਤਰ੍ਹਾਂ ਹੀ ਚਾਂਦੀ ਨੂੰ ਇਹ ਸੁੱਚਾ ਮੰਨਦੇ ਵੀ ਉਹ ਪਾਣੀ ਜਿਹਾ ਪਾ ਲਓ ਉੱਥੇ, ਉਹਨੂੰ ਮਾਂਜਣ ਦੀ ਲੋੜ ਨਹੀਂ, ਫਿਰ ਹੀ ਸੁੱਚਾ ਹੈ। ਆ ਕੇ ਜਿਹੜੇ ਸਾਧੂ ਹੈ ਔਰ ਸਿੰਘਿਆਂ ਦੇ ਜਿਹੜਾ ਜਿੱਥੋਂ ਦੇ ਮੂੰਹ ਜਾ ਵਿੱਚ ਪਾ ਕੇ ਵਜਾਉਂਦੇ ਹੁੰਦੇ ਨਾ, ਹਵਾ ਜੀ ਭਰਦੇ ਹੁੰਦੇ, ਉੱਥੇ ਉਹਨਾਂ ਦਾ ਸੋਨਾ ਦੀ ਪੱਤਰਾ ਜਿਹਾ ਚੜ੍ਹਾਇਆ ਹੁੰਦਾ, ਜਿਸ ਕਰਕੇ ਸਾਰੇ ਉਹ ਸਾਧੂ ਫੜ ਫੜ ਕੇ ਉਹ ਸਿੰਘੇ ਨੂੰ ਬੁਝਾਈ ਜਾਂਦੇ, ਕਿਉਂਕਿ ਉਹ ਕਹਿੰਦੇ ਸੋਨਾ ਹਵਾ ਲੱਗ ਗਈ ਬਸ ਸੁੱਚਾ। ਇਸ ਤਰ੍ਹਾਂ ਚਾਂਦੀ ਦੀ ਜੇ ਉੱਤੇ ਪੱਤਰਾ ਜਿਹਾ ਚੜ੍ਹਾਇਆ, ਫਿਰ ਮਾੜਾ ਜਿਹਾ ਪਾਣੀ ਜਿਹਾ ਪਾ ਕੇ ਧੋ ਲੈਂਦੇ। ਕਹਿੰਦੇ ਇਸ ਤਰ੍ਹਾਂ ਵੀ ਇਹ ਸੋਨੇ ਦੇ ਭਾਂਡੇ ਹੋਣ ਅਤੇ ਸੋਨੇ ਦਾ ਹੀ ਚੌਂਕਾ ਬਣਿਆ ਹੋਵੇ, ਰੁਪਏ ਕੀ ਆਕਾਰਾਂ। ਫਿਰ ਜਿਹੜੀਆਂ ਉੱਪਰ ਲਕੀਰਾਂ ਜੀਆਂ ਕੱਢੀਆਂ ਹੁੰਦੀਆਂ ਨੇ, ਚਾਰ ਸਪੇਰੇ ਕਾਰ ਕੱਢੀ ਵੀ ਇਹਦੇ ਅੰਦਰ ਨਹੀਂ ਕਿਸੇ ਨੇ ਆਉਣਾ ਹੈ। ਕਹਿੰਦੇ ਉਹ ਚਾਂਦੀ ਦੀਆਂ ਕਾਰਾਂ ਕੱਢੀਆਂ ਹੋਣ, ਉਹ ਵੀ ਸੁੱਚੀ ਚਾਂਦੀ ਦੀਆਂ ਚਾਰ ਸਪੇਰੇ ਲਕੀਰਾਂ ਜੀਆਂ ਕੱਢੀਆਂ, ਬਹੁਤ ਵਿਸਤਾਰ ਤੱਕ ਦੂਰ ਦੂਰ ਤੱਕ ਕਹਿੰਦੇ ਇਸ ਤਰ੍ਹਾਂ ਕਾਰਾਂ ਕੱਢੀਆਂ, ਲਕੀਰਾਂ ਜੀਆਂ ਕੱਢੀਆਂ ਹੋਣ। ਗੰਗਾ ਕਾ ਉਦਕ ਕਰਨ ਤੇ ਕੀ ਆਗ, ਜਿਹੜਾ ਗੰਗਾ ਹੈ ਨਾ ਉੱਥੇ ਦੀ ਜਿਹੜੀ ਹਰਕੀ ਪੌੜੀ, ਉੱਥੋਂ ਦਾ ਪਾਣੀ ਲਿਆਂਦਾ ਜਾਏ। ਇਹ ਨਹੀਂ ਥਾਂ ਥਾਂ ਜਿੱਥੇ ਗੰਦਾ ਨਾਲਾ ਪੈਂਦਾ ਹੈ, ਜੇ ਗੰਗਾ ਹੈ ਨਾ ਉੱਥੇ ਹਰਕੀ ਪੌੜੀ ਨਾ ਉੱਥੇ, ਕਹਿੰਦੇ ਉੱਥੋਂ ਦਾ ਪਾਣੀ ਲਿਆਂਦਾ ਜਾਏ। ਇਹ ਇੰਨਾ ਸੁੱਚਾ ਪਾਣੀ ਲਿਆਂਦਾ ਜੇ ਕਰਮ ਤੇ ਕੀ ਆਗ। ਆ ਜਿਹੜੀ ਘਰਾਂ ਦੀ ਅੱਗ ਹੈ ਨਾ, ਇਹ ਤਾਂ ਜੂਠੀ ਹੈ ਨਾ। ਕਹਿੰਦੇ ਜਿਹੜੀ ਜੱਗ ਦੀ ਅੱਗ ਹੈ, ਜੱਗ ਦੀ ਅੱਗ ਨੂੰ ਸੁੱਚੀ ਮੰਨਦੇ ਆ ਵੇਦ ਮਤ ਵਾਲੇ ਕਰਮ ਕਾਂਡੀ। ਉਹ ਪੱਥਰ ਵਿੱਚ ਪੱਥਰ ਜਾ ਮਾਰ ਕੇ ਜਾਂ ਇਸ ਤਰ੍ਹਾਂ ਹੀ ਇੱਕ ਉਹ ਜਿਵੇਂ ਮਧਾਣੀ ਜੀ ਹੁੰਦੀ ਨਾ, ਇਹੋ ਜਿਹਾ ਬਣਾ ਕੇ ਉਹ ਲੱਕੜ ਦਾ ਢਾਂਚਾ ਜਾ ਉਹਦੇ ਵਿੱਚ ਸੁਰਾਖ ਜਿਹਾ ਪਾ ਕੇ ਫਿਰ ਉਹ ਘੁਕਾਉਂਦੇ ਹੈ, ਹੇਠਾਂ ਰੂੰ ਰੱਖ ਦਿੰਦੇ ਆ, ਅਤੇ ਉਹ ਜਦੋਂ ਰਗੜ ਜੀ ਬਣਦੀ ਉਹ ਲੱਕੜ ਨੂੰ, ਅਤੇ ਫਿਰ ਉਹਦੇ ਵਿੱਚੋਂ ਅੱਗ ਜੀ ਉਹ ਚੰਗਿਆੜੇ 'ਚ ਨਿਕਲੇ ਉਹ ਰੂੰ ਨੂੰ ਲੱਗ ਜਾਂਦੇ ਹੈ, ਰੂੰ ਤੋਂ ਅੱਗੇ ਲੱਕੜਾਂ ਨੂੰ ਲਾ ਲੈਂਦੇ ਹੈ। ਇਸ ਤਰ੍ਹਾਂ ਜਾਣੀ ਉਹ ਜਿਹੜੀ ਜੱਗ ਕਰਨ ਵਾਸਤੇ ਅੱਗ ਕੱਢੀ ਹੋਵੇ ਉਹਨੂੰ ਜੱਗ ਅੱਗ ਨੂੰ ਪਵਿੱਤਰ ਮੰਨਦੇ। ਇਸੇ ਤਰ੍ਹਾਂ ਜਿਸ ਅੱਗ ਦੇ ਨਾਲ ਜੱਗ ਹੋ ਚੁੱਕਿਆ ਹੈ ਉਹਨੂੰ ਫਿਰ ਉਹ ਬੁਝਣ ਨਹੀਂ ਦਿੰਦੇ, ਕਹਿੰਦੇ ਵੀ ਇਹ ਜਿਹੜੀ ਅੱਗ ਹੈ ਬਹੁਤ ਪਵਿੱਤਰ ਹੈ, ਇਹਦੇ ਨਾਲ ਜੱਗ ਹੋਇਆ, ਹਵਨ ਹੋਇਆ ਮੰਤਰ ਪੜ੍ਹ ਕੇ। ਉਹ ਮਹਾਰਾਜ ਕਹਿੰਦੇ ਵੀ ਕ੍ਰਾਂਤੇ ਕੀ ਆਗ, ਕਹਿੰਦੇ ਜਿਹੜਾ ਜੱਗ ਹੈ ਨਾ ਉਹਦੀ ਅੱਗ ਹੋਵੇ ਬਹੁਤ ਪਵਿੱਤਰ। ਜਾਂ ਕ੍ਰਾਂਤੇ ਕਰਨਾ ਹੱਥਾਂ ਦਾ ਹੁੰਦਾ, ਹੱਥਾਂ ਨਾਲ ਅੱਗ ਕੱਢੀ ਹੋਏ ਹੱਥ ਵਿੱਚ ਪੱਥਰ ਜਾ ਲੈ ਕੇ ਨਾ ਦੂਜੇ ਪੱਥਰ ਵਿੱਚ ਮਾਰ ਕੇ ਫਿਰ ਅੱਗ ਕੱਢ ਲੈਂਦੇ ਹੈ। ਇਸ ਤਰ੍ਹਾਂ ਕਹਿੰਦੇ ਹੱਥਾਂ ਨਾਲ ਆਪਣੇ ਹੱਥਾਂ ਨਾਲ ਪੱਥਰ ਜਾਂ ਪੱਥਰ ਮਾਰ ਕੇ ਅੱਗ ਕੱਢੀ ਹੋਵੇ। ਕਰੜਾ ਖਾਣਾ ਦੁੱਧ ਸਿਓ ਗਾੜ, ਮੁੱਖ ਅਰਥ ਹੈ ਵੀ ਜੱਗ ਦੀ ਅੱਗ ਹੋਵੇ। ਗਰੜਾ ਖਾਣਾ ਦੁੱਧ ਸਿਓ ਗਾੜ, ਇਹ ਦੁੱਧ ਦੇ ਨਾਲ ਗਾੜ ਕੇ ਰਲਾ ਮਿਲਾ ਕੇ ਗਰੜਾ ਕਿਸਮ ਦੇ ਜਿਹੜੇ ਚੌਲ ਆ ਉਹਨੂੰ ਛਕਣਾ ਕਰੇ। ਜਿਵੇਂ ਆ ਬਾਸਪਤੀ ਇੱਕ ਚੌਲ ਹੈ, ਕਿਸੇ ਨੂੰ ਸੇਲਾ ਕਹਿੰਦੇ ਚੌਲ, ਕਿਸਮਾਂ ਨਾ ਡੋਡੀ। ਇਹ ਕੱਚੇ ਚੌਲ ਹੁੰਦੇ ਇੱਕ ਪੱਕੇ ਹੁੰਦੇ ਨੇ, ਜਿਹੜੇ ਕੱਚੇ ਹੁੰਦੇ ਤਾਂ ਘੁਲ ਮਿਲ ਜੇ ਜਾਂਦੇ, ਜਿਹੜੇ ਪੱਕੇ ਹੁੰਦੇ ਉਹ ਜਦੋਂ ਬਣਾਓਗੇ ਡੋਡੀ ਖਿਲਰ ਜਾਂਦੇ। ਫਿਰ ਇਹਨਾਂ ਦੀਆਂ ਕਿਸਮਾਂ ਤਰ੍ਹਾਂ ਤਰ੍ਹਾਂ ਦੀਆਂ ਚੌਲਾਂ ਦੀਆਂ, ਉਹ ਤੁਸੀਂ ਦੁਕਾਨਦਾਰ ਤੋਂ ਕਹੋ ਵੀ ਵਧੀਆ ਤੋਂ ਵਧੀਆ ਚੌਲ ਮੈਨੂੰ ਦੇ ਕਿਸਮ ਦੇ, ਅਤੇ ਕਈ ਇਹੋ ਜਿਹੇ ਵੀ ਵਿੱਚ ਉਹਨਾਂ ਕੋਲ ਪਏ ਇੱਕ ਇੱਕ ਕਿਲੋ ਦਾ 500-500 ਰੁਪਈਆ ਵੀ ਲੈ ਲੈਂਦੇ ਆ। ਅਤੇ ਉਹ ਜਦੋਂ ਤੁਸੀਂ ਬਣਾਓਗੇ ਫਿਰ ਉਹ ਦਿਸੂਗਾ ਵੀ ਹਾਂ ਇਹ 500 ਰੁਪਈਏ ਦੇ ਹੈਗੇ ਹੀ ਹੈ, ਜਾਣੀ ਉਹ ਫੁੱਲ ਕੇ ਇੰਨਾ ਮੋਟਾ ਦਾਣਾ ਜ਼ਿਆਦਾ ਚੌਲ ਦਾ ਹੋ ਜਾਂਦਾ, ਪਤਾ ਲੱਗਦਾ ਵੀ ਹਾਂ ਇਹ ਕੋਈ ਹੈਗਾ। ਦੂਜੇ ਉਹ ਜਿਹੜੇ ਕੱਚੇ ਜਿਹੇ ਹੁੰਦੇ ਉਹ ਤਾਂ ਪੂਰੇ ਹੀ ਘਰ ਕੋਲ ਜਾਂਦੇ, ਪਤਾ ਨਹੀਂ ਲੱਗਦਾ ਵੀ ਕਿੱਧਰ ਗਏ। ਇਸ ਤਰ੍ਹਾਂ ਇੱਕ ਗਰੜਾ ਕਿਸਮ ਦੇ ਚੌਲ ਸੀ, ਅੱਜ ਕੱਲ੍ਹ ਵੀ ਸ਼ੈਂ ਤੋਂ ਹੋਣ, ਜਾਣੀ ਉਹ ਚੰਗੀ ਤਰ੍ਹਾਂ ਗਰਮ ਕਰਕੇ ਨਾ ਦੁੱਧ ਉਬਾਲ ਕੇ ਛੰਨੇ ਵਿੱਚ ਪਾ ਲੈਣਾ, ਉਹਦੇ ਵਿੱਚ ਐਵੇਂ 500 ਦਾਣੇ ਜੇ ਪਾ ਦੇਣੇ, ਜਾਣੀ ਉਹ ਬਸ ਉਸ ਇੰਨੇ ਦੁੱਧ ਦੇ ਉਬਾਲੇ ਦੇ ਵਿੱਚ ਹੀ ਉਹਨੇ ਪਾਏ ਹੋਏ ਉੱਤੋਂ ਢੱਕ ਦੇਣਾ, ਬਸ ਉਹਦੇ ਗੁਰਮੈਸ਼ ਨਾਲ ਹੀ ਉਹ ਫੁੱਲ ਜਾਂਦੇ, ਛੰਨਾ ਭਰ ਜਾਂਦਾ ਅਤੇ ਫਿਰ ਬਹੁਤ ਸਵਾਦੀ ਹੁੰਦੇ ਸੀ, ਬਹੁਤ ਵਧੀਆ ਟੇਸਟ ਉਹਨਾਂ ਦਾ ਹੁੰਦਾ ਸੀ। ਇਸ ਕਰਕੇ ਉਸ ਸਮੇਂ ਗਰੜਾ ਕਿਸਮ ਦੇ ਦੁੱਧ ਜਿਹੜੇ ਚੌਲ ਸੀ ਵਧੀਆ ਸੀ। ਮਹਾਰਾਜ ਕਹਿੰਦੇ ਆ ਦੁੱਧ ਵਿੱਚ ਮਿਲਾ ਕੇ ਜਿਹੜਾ ਗਰੜਾ ਕਿਸਮ ਦੇ ਚੌਲ ਹੈ ਉਹਨਾਂ ਨੂੰ ਵੀ ਛਕਣਾ ਕਰੇ ਮਨਾਖਾ। ਰੇ ਮਨ ਲੇਖੈ ਕਬਹੂ ਨ ਪਾਏ। ਇਹ ਮੇਰੇ ਮਨਾ ਕਹਿੰਦੇ ਫਿਰ ਵੀ ਕਿਸੇ ਲੇਖੇ ਵਿੱਚ ਨਹੀਂ, ਇਹ ਪੈਂਦਾ ਇੰਨਾ ਕੁਛ ਕਰਿਆ ਕਰਾਇਆ। ਜਾਮ ਨ ਭੀਜੈ ਸਾਚ ਨਾਏ। ਇਹ ਮਨ ਕਹਿੰਦੇ ਇਹੋ ਜਿਹੇ ਖਾ ਖੂ ਕੇ ਚੌਲ ਸੱਚੇ ਨਾਮ ਵਿੱਚ ਨਹੀਂ ਭਿੱਜਦਾ, ਨਾਮ ਵਿੱਚ ਮਨ ਨਹੀਂ ਨਾ ਲੱਗਦਾ, ਖਾ ਕੇ ਲੰਮੀਆਂ ਤਾਣ ਕੇ ਪੈ ਜਾਂਦਾ। ਇਹ ਕਹਿੰਦੇ ਕੋਈ ਦੁੱਧ ਦੁੱਧ ਚੌਲ ਮਿਲਾ ਕੇ ਖਾਧੇ ਖੁਦੇ ਕਦੇ ਕੰਮ ਨਹੀਂ, ਚੁੱਕ ਸੋਨੇ ਜਾਂ ਚੌਂਕੇ ਵਿੱਚ ਸੋਨੇ ਦੇ ਭਾਂਡੇ ਵਿੱਚ ਬਣਾ ਕੇ ਚੌਲ ਖਾਧੇ ਕਿਸੇ ਕੰਮ ਨਹੀਂ। ਜੇ ਨਾਮ ਵਿੱਚ ਜਪ ਭਿੱਜ ਗਿਆ ਮਨ, ਛੇ ਫਿਰ ਸਭ ਕੀ ਸਫਲ ਹੈ। ਦਸ ਅੱਠ ਲਿਖੇ ਹੋਵੇ ਪਾਸ। ਮਹਾਰਾਜ ਕਹਿੰਦੇ ਬ੍ਰਾਹਮਣਾ ਜਿਹੜੇ ਸੱਤ ਤੇ ਦਸ ਅੱਠ ਲਿਖੇ, ਦਸ ਤੇ ਅੱਠ ਅਠਾਰਾਂ ਪੁਰਾਣ ਆਪਣੇ ਹੱਥਾਂ ਨਾਲ ਲਿਖ ਕੇ ਕੋਲ ਰੱਖੇ ਹੋਏ ਹੋਣ। ਚਾਰੇ ਵੇਦ ਮੁਖਾਗਰ ਪਾਠ। ਫਿਰ ਚਾਰੇ ਵੇਦ ਉਹਨਾਂ ਦੇ ਮੁਖ ਦੇ ਅਗਰ ਭਾਵ ਤਾਂ ਮੁਖ ਤੋਂ ਜਿਵੇਂ ਮੂੰਹ ਜਵਾਨੀ ਹੀ ਕੰਠੀ ਕੀਤੇ ਹੋਣ, ਕੰਠੋਂ ਹੀ ਚਾਰੇ ਵੇਦਾਂ ਦਾ ਪਾਠ ਪੜ੍ਹੇ, ਵੇਦਾਂ ਦਾ ਪਾਠ ਕਰਕੇ ਸੁਣਾਵੇ ਤੇ ਸੁਣਾ ਵੀ ਵਰੇ। ਕੁਰਬੀ ਨਾਵੈ ਵਰਨਾ ਕੀ ਦਾਤ। ਇਸੇ ਤਰ੍ਹਾਂ ਜਿਹੜੀਆਂ ਕੋਈ ਹੈ ਨੀ, ਪੁਰਬੀ ਨਾਵੈ, ਹਾਂ ਨਾਵੈ, ਪੁਰਬੀ ਨਾਵੈ ਵਰਨਾ ਕੀ ਦਾਤ। ਇਸ ਤੋਂ ਅੱਗੇ ਕਹਿੰਦੇ ਜਿਹੜੀ ਕੋਈ ਪੁਰਬੀ ਹੈ ਮੱਸਿਆ ਨੂੰ ਜਾ ਕੇ ਨਹਾਵੇ, ਇਸੇ ਤਰ੍ਹਾਂ ਪੂਰਨਮਾਸੀ ਨੂੰ ਨਹਾਵੇ, ਜਾਂ ਪੂਰਬੀ ਨੂੰ ਅੱਧ ਕੁੰਭੀ ਦਾ ਹੈ, ਕੁੰਭ ਹੁੰਦੇ ਕੁੰਭੀ ਹੁੰਦੀ ਹੈ ਜਿਹੜੀ ਵਿਚਕਾਰਲੇ ਸਮੇਂ ਵਿੱਚ 12 ਸਾਲ ਤੋਂ ਬਾਅਦ ਇੱਕ ਥਾਂ 'ਤੇ ਕੁੰਭ ਆਉਂਦਾ, ਉਹਦੇ ਵਿਚਾਲੇ 6 ਕੁ ਸਾਲਾਂ ਵਿੱਚ ਕੁੰਭੀ ਆਉਂਦੀ ਹੈ। ਕਹਿੰਦੇ ਇਸ ਤਰ੍ਹਾਂ ਜਿਹੜੀਆਂ ਕੁੰਭੀਆਂ ਉੱਥੇ ਜਾ ਕੇ ਨਹਾਵੇ ਜਾਂ ਮੱਸਿਆ ਪੁੰਨਿਆ 'ਤੇ ਜਾ ਕੇ ਇਸ਼ਨਾਨ ਕਰੇ, ਫਿਰ ਉਹ ਜਦੋਂ ਕੁੰਭੀਆਂ ਕੁੰਭ ਲੱਗੇ ਮੱਸਿਆ ਪੁੰਨਿਆ ਹੋਵੇ ਫਿਰ ਵਰਨਾ ਕੀ ਦਾਤ। ਜਿਹੋ ਜਿਹੋ ਜਿਹਾ ਕਿਸੇ ਦਾ ਵਰਨ ਹੈ ਉਸ ਅਨੁਸਾਰ ਕਹਿੰਦੇ ਦਾਤ ਦੇਵੇ, ਉਹ ਜਾਂ ਦਾਨ ਦੇਵੇ, ਉਹ ਜਾਂ ਛਕੇ ਛਕਾਵੇ। ਜਿਵੇਂ ਆ ਮੱਸਿਆ ਦੀ ਪੁਰਬੀ ਉਹ ਹੁੰਦੀ ਹੈ ਜਦੋਂ ਮੱਸਿਆ ਨੂੰ ਸੂਰਜ ਗ੍ਰਹਿਣ ਲੱਗਿਆ ਹੁੰਦਾ ਹੈ, ਇਹਨੂੰ ਪੁਰਬੀ ਕਹਿੰਦੇ ਨੇ। ਅਤੇ ਜਦੋਂ ਚੰਦਰਮਾ ਨੂੰ ਪੂਰਨਮਾਸੀ ਨੂੰ ਉਹ ਗ੍ਰਹਿਣ ਲੱਗਿਆ ਹੋਵੇ ਉਦੋਂ ਕਹਿੰਦੇ ਉਹ ਪੂਰਨਮਾਸੀ ਦੀ ਜਿਹੜੀ ਪੂਰਨਮਾਸੀ ਦੀ ਰਾਤ ਆ ਉਹ ਕੁੰਭੀ ਹੈ। ਤਾਂ ਇਸ ਤਰ੍ਹਾਂ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗਿਆ ਹੈ ਅਤੇ ਫਿਰ ਜਦੋਂ ਹਟ ਜਾਏ ਦਿਨ ਚੜ੍ਹੇ, ਕਹਿੰਦੇ ਭੋਜਨ ਬਣਾ ਕੇ ਭੋਜਨ ਛਕਾ ਕੇ ਫਿਰ ਚਿੱਟੇ ਰੰਗ ਦੀ ਜਿਹੜੀ ਬ੍ਰਾਹਮਣ ਨੂੰ ਪੁਸ਼ਾਕ ਦੇਵੇ, ਇਸ ਤਰ੍ਹਾਂ ਵਰਨਾ ਦੀ ਦਾਤ। ਜਦੋਂ ਸੂਰਜ ਨੂੰ ਗ੍ਰਹਿਣ ਲੱਗਿਆ ਮੱਸਿਆ ਵਾਲੇ ਦਿਨ, ਉਹ ਜਦੋਂ ਹਟ ਗਿਆ ਉਦੋਂ ਬਾਅਦ ਕਹਿੰਦੇ ਪ੍ਰਸ਼ਾਦ ਪੁਰਸ਼ ਛਕਾ ਕੇ ਕਿਸੇ ਬ੍ਰਾਹਮਣ ਨੂੰ ਲਾਲ ਰੰਗ ਦੀ ਪੁਸ਼ਾਕ ਦੇਵੇ, ਇਹ ਬੁਰਮਾ ਦੀ ਦਾਤ ਹੈ। ਇਸ ਤਰ੍ਹਾਂ ਕਹਿੰਦੇ ਜਿਵੇਂ ਉਹ ਹੈ ਨਾ ਲਿਖਿਆ ਵੇਦ ਵਿੱਚ, ਉਸ ਅਨੁਸਾਰ ਵਰਨਾ ਅਨੁਸਾਰ ਦਾਤ ਦੇਵੇ, ਉਹੋ ਜਿਹੇ ਕੱਪੜੇ ਪੁਸ਼ਾਕੇ ਹੋਰ ਮਾਇਆ ਦੇਵੇ। ਵਰਤ ਨੇਮ ਕਰੇ ਦਿਨ ਰਾਤ। ਵਰਤ ਵੀ ਰੱਖਣਾ ਕਰੇ ਅਤੇ ਨੇਮ ਵੀ ਦਿਨੇ ਰਾਤ ਰੱਖਣਾ ਕਰੇ। ਭਾਵ ਹੈ ਵੀ ਉਹ ਨੇਮ ਜਿਹਾ ਹੁੰਦਾ ਵੀ ਮੈਂ 12 ਸਾਲ ਰੋਟੀ ਨਹੀਂ ਖਾਣੀ ਅਤੇ 12 ਸਾਲ ਜਾਂ ਤਾਂ ਦੁੱਧ ਪੀਣਾ ਜਾਂ ਕੋਈ ਫਲ ਫੁਲ ਖਾਣਾ ਹੈ, ਜਾਂ 12 ਸਾਲ ਮੈਂ ਕਿਸੇ ਛੱਤ ਦੇ ਹੇਠ ਨਹੀਂ ਪੈਣਾ। ਇਹ ਨਿਯਮ ਰੱਖਣਾ ਵੀ ਬਾਰ ਬਾਰ ਦਰਖਤ ਹੇਠ ਤਾਂ ਪੈ ਜਾਣਾ ਹੈ, ਜਾਂ ਦਰਖਤ ਹੇਠ ਵੀ ਰੜੇ ਮੈਦਾਨ ਹੀ ਪੈਣਾ ਹੈ, ਜਾਂ 12 ਸਾਲ ਪੈਰਾਂ ਵਿੱਚ ਜੁੱਤੀ ਨਹੀਂ ਪਾਉਣੀ ਨੰਗੇ ਹੀ ਫਿਰਨਾ ਹੈ, ਜਾਂ 12 ਸਾਲ ਇੱਕ ਰਾਤ ਕਿਤੇ ਕੱਟਣੀ ਦੂਜੀ ਰਾਤ ਨਹੀਂ ਉੱਥੇ ਕੱਟਣੀ, ਡਾਂਗ 'ਤੇ ਡੇਰਾ ਰੱਖਣਾ। ਇਹੋ ਜਿਹੇ ਨਿਯਮ ਜਿਹੇ ਹੁੰਦੇ ਆ ਕਈਆਂ ਦੇ, ਕਿਉਂਕਿ ਇਹੋ ਜਿਹੇ ਉਮੀਦਾਂ ਵਿੱਚ ਲਿਖਿਆ ਵੀ ਜਿੰਨੀ ਧਰਤੀ ਤੇ ਮਨੁੱਖ ਕਹਿੰਦੇ ਚੱਕਰ ਲਾ ਲਓ ਫਿਰ ਤੋਲੋ ਜਿੰਨੀ ਦੂਰ ਤੱਕ ਅਗਲੇ ਜਨਮ ਵਿੱਚ ਉੱਥੋਂ ਤੱਕ ਕਹਿੰਦੇ ਰਾਜ ਭਾਗ ਬਣ ਰਾਜਾ ਬਣ ਕੇ ਰਾਜ ਭਾਗ ਕਰੋ। ਇਸ ਤਰ੍ਹਾਂ ਵੀ ਅੱਗੇ ਆਪਾਂ ਰਾਜੇ ਮਹਾਰਾਜਾ ਬਣੇਗੇ ਫਿਰ ਡੰਗ ਤੇ ਡੇਰਾ ਰਸਤੇ ਤੁਰੇ ਫਿਰਦੇ ਦੂਰ ਦੂਰ ਤੱਕ। ਇਸ ਕਰਕੇ ਮਹਾਰਾਜ ਕਹਿੰਦੇ ਬਰਤ ਨੇਮ ਕਰੇ ਦਿਨ ਰਾਤ, ਬਰਤ ਹੀ ਰੱਖੇ ਦਿਨੇ ਰਾਤ, ਨਿਜਮੀ ਰੱਖਣਾ ਕਰੇ ਪੂਰਾ ਨਿਜਮ ਵਿੱਚ ਰਹੇ ਦਿਨੇ ਰਾਤ। ਕਈ ਤਾਂ ਹੁੰਦਾ ਨਾ ਵੀ ਦਿਨੇ ਦਿਨੇ ਤਾਂ ਹੁੰਦਾ ਰਾਤ ਨੂੰ ਨਹੀਂ ਹੁੰਦਾ, ਜਦੋਂ ਹਨੇਰਾ ਜਿਹਾ ਹੋ ਜਾਂਦਾ ਫਿਰ ਸਭ ਕੁਝ ਪੁੱਠਾ ਸਿੱਧਾ ਕਰ ਲੈਂਦੇ ਖਾ ਪੀ ਲੈਂਦੇ ਹੈ। ਇਹੋ ਜਿਹਾ ਨੂੰ ਕਹਿੰਦੇ ਆ ਜਾ ਦੇਖ ਸਾਧੂ ਦਾ ਸਭ ਕੁਝ ਦਿਸ ਪਿਆ ਹੈ ਨਿਕਲਿਆ ਤੂੰ ਨਦੀ ਚੋਂ। ਕਾਜੀ ਮੁੱਲਾ ਹੋਵੇ ਸੇਖ, ਇਸ ਤਰ੍ਹਾਂ ਕਹਿੰਦੇ ਭਾਵੇਂ ਮੁਸਲਮਾਨਾਂ ਦਾ ਫਤਵੇ ਲਾਉਣ ਵਾਲਾ ਕਾਜੀ ਬਣ ਜਾਏ ਜਾਂ ਮੁਸਲਮਾਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਕਹਿੰਦੇ ਮੁੱਲਾ ਹੋ ਜਾਏ ਜਾਂ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਇੱਕ ਸੇਖ ਜਾਤੀ ਹੈ ਉਹਨੂੰ ਉੱਤਮ ਜਾਤੀ ਬਣਦੇ, ਜਿਵੇਂ ਇੱਧਰ ਬ੍ਰਾਹਮਣ ਜਾਤੀ ਉੱਤਮ ਨਹੀਂ ਗਈ ਹੈ, ਉੱਧਰ ਮੁਗਲਾਂ ਪਠਾਣਾ ਵਿੱਚੋਂ ਜਿਹੜੇ ਸੇਖ ਹੈ ਉਹਨੂੰ ਅੱਗੇ ਉੱਚੀ ਜਾਤੀ ਹੈ। ਕਹਿੰਦੇ ਇਸ ਤਰ੍ਹਾਂ ਸੇਖ ਹੋਵੇ ਉੱਚੀ ਜਾਤੀ ਦਾ ਜੋਗੀ ਜੰਗਮ ਭਗਵੇ ਭੇਖ, ਇਸੇ ਤਰ੍ਹਾਂ ਗੋਰਖਨਾਥ ਦਾ ਚੇਲਾ ਜਾ ਬਣ ਬਣ ਕੇ ਕੰਜੇ ਫੜਾ ਕੇ ਜੋਗੀ ਬਣ ਜਾਏ, ਜਾਂ ਫਿਰ ਪਾਰਵਤੀ ਸ਼ਿਵ ਜੀ ਦੇ ਗੀਤ ਗਾਉਣ ਵਾਲਾ ਟੱਲੀਆਂ ਜਿਹੀਆਂ ਖੜਗਾ ਕੇ ਜੰਗਮ ਹੋ ਜਾਏ, ਜਾਂ ਉਂਝੀ ਭਗਵਾਨ ਜਾਂ ਭੇਖ ਧਾਰਨ ਕਰ ਲਏ ਭਗਵੇਂ ਜੇ ਕੱਪੜੇ ਪਾ ਲਏ। ਕੋ ਗ੍ਰਹੀ ਕਰਮਾ ਕੀ ਸੰਦ, ਕੋਈ ਕਹਿੰਦੇ ਗ੍ਰਹਿਸਥੀ ਬਣ ਜਾਏ। ਇਸੇ ਤਰ੍ਹਾਂ ਜਿਹੜੀ ਸਕਾਮ ਕਰਮਾਂ ਦੀ ਸੰਧੀ ਹੈ, ਸਕਾਮ ਕਰਮਾਂ ਦੇ ਜੋੜ ਵਿੱਚ ਜੁੜਿਆ ਰਹੇ, ਸਕਾਮ ਕਰਮੀ ਕਰੀ ਜਾਵੇ। ਬਿਨ ਬੂਝੇ ਸਭ ਖੜੀ ਸੰਬੰਧ, ਕਹਿੰਦੇ ਜੇ ਇੰਨਾ ਕੁਛ ਕਰਨ ਦੇ ਬਾਅਦ ਬੂਝ ਪਰਮੇਸ਼ੁਰ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਸਮਝਦਾ ਹੈ, ਜਾਂ ਵਾਹਿਗੁਰੂ ਦੇ ਪ੍ਰਾਪਤੀ ਦੇ ਸੰਬੰਧ ਵਿੱਚ ਗੁਰੂ ਪਾਸੋਂ ਜਾ ਕੇ ਪੁੱਛ ਪੜਤਾਲ ਨਹੀਂ ਕਰਦਾ ਹੈ, ਉਹ ਬਿਨਾਂ ਵਾਹਿਗੁਰੂ ਦੇ ਸਰੂਪ ਸਮਝੇ ਤਾਂ ਸਾਰੇ ਕਹਿੰਦੇ ਆ ਜਿਹੜੇ ਉੱਪਰ ਲਿਖੇ ਆ ਨਾ ਵਰਤ ਰੂ ਨਵਾਂ ਰੱਖਣ ਵਾਲੇ ਕਾਜੀ ਮੁੱਲਾ ਸੇਖ ਤੇ ਭਗਵੇਂ ਵੀ ਗ੍ਰਹਿ ਤੇ ਕਰਮਾਂ ਨਾਲ ਜੁੜੇ ਹੋਏ ਸਭ ਖੜੀ ਹੈ ਸੰਬੰਧ। ਕਹਿੰਦੇ ਸਾਰੇ ਬੰਨ ਕੇ ਉਹ ਜਮਦੂਤਾਂ ਦੇ ਦੁਆਰੇ ਧਰਮਰਾਜ ਦੇ ਦੁਆਰੇ ਵਿੱਚ ਲਿਜਾਏ ਜਾਣਗੇ, ਚਲੇ ਜਾਣ ਖੜੀਅਸ ਲੈ ਜਾਣਾ, ਇਹ ਮਾਝੇ ਦੀ ਬੋਲੀ ਹੈ, ਇਹ ਚੀਜ਼ ਤੋਂ ਖੜ ਜਾ ਇਹ ਲੈ ਜਾ। ਸੋ ਇਹ ਮੈਂ ਚੀਜ਼ ਖੜ ਲਈ ਹੈ, ਮੈਂ ਲੈ ਲਈ ਹੈ, ਉਹਨਾਂ ਦੀ ਬੋਲੀ ਅਸੀਂ ਇੱਧਰ ਕਹਿੰਦੇ ਵੀ ਇਹ ਤੂੰ ਚੀਜ਼ ਲੈ ਲਾ, ਉਹ ਕਹਿੰਦੇ ਤੂੰ ਇਹ ਖੜ ਲੈ, ਜਾਂ ਇਹ ਚੀਜ਼ ਮੈਂ ਲੈ ਲਈ, ਉਹ ਕਹਿੰਦੇ ਇਹ ਚੀਜ਼ ਮੈਂ ਖੜ ਲਈ ਹੈ। ਇੱਥੇ ਵੀ ਉਹ ਮਾਝੇ ਦੀ ਬੋਲੀ ਅਨੁਸਾਰ ਮਹਾਰਾਜ ਕਹਿੰਦੇ ਬਿਨ ਬੂਝੇ ਸਭ ਖੜੀ ਹੈ ਸੰਬੰਧ, ਮੇਰਾ ਵਾਹਿਗੁਰੂ ਦੇ ਸਰੂਪ ਤੋਂ ਸਾਰਿਆਂ ਨੂੰ ਕਹਿੰਦੇ ਬੰਨ ਕੇ ਲਿਜਾਇਆ ਜਾਏਗਾ, ਨੂੜ ਕੇ ਲਿਜਾਇਆ ਜਾਏਗਾ। ਜਿਤੇ ਜੀਏ ਲਿਖੀ ਸਿਰਕਾਰ, ਜਿਤਨੇ ਜੀਵ ਹੈ ਸਾਰਿਆਂ ਤੇ ਹੁਕਮ ਰੂਪੀ ਜਿਹੜੀ ਕਾਰ ਹੈ ਉਹ ਲਿਖੀ ਹੋਈ ਹੈ ਸਭ ਹੁਕਮ ਵਿੱਚ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਰਨੀ ਉੱਪਰ ਹੋਵਗ ਸਾਰ, ਇਹੋ ਜੀ ਕਹਿੰਦੇ ਕਿਸੇ ਦੀ ਕਰਨੀ ਹੁੰਦੀ ਉਸ ਅਨੁਸਾਰ ਹੀ ਕਹਿੰਦੇ ਸਾਰ ਸੰਭਾਲ ਹੁੰਦੀ ਹੈ, ਚੰਗੀ ਕਰਨੀ ਉੱਪਰ ਕਹਿੰਦੇ ਚੰਗੀ ਸਾਰ ਸ੍ਰੇਸ਼ਟ ਸੰਭਾਲ ਹੁੰਦੀ ਹੈ। ਹੁਕਮ ਕਰ ਹੈ ਮੂਰਖ ਗਾਵਾਰ, ਜਿਹੜੇ ਕੋਈ ਮੂਰਖ ਕਹਿੰਦੇ ਵਾਹਿਗੁਰੂ ਉੱਪਰ ਹੁਕਮ ਕਰਦੇ ਹੈ ਵੀ ਇਹ ਵਾਹਿਗੁਰੂ ਆ ਮੇਰਾ ਜਿਹੜਾ ਸਿੱਖ ਸੇਵਕ ਦਾ ਤੂੰ ਮੁਕੱਦਮਾ ਜਿਤਾ ਦੇ, ਇਹਦੇ ਕਰੇ ਤੂੰ ਪੁੱਤ ਦੇ ਦੇ, ਇਹਦਾ ਰੋਗ ਕੱਟ, ਇਉਂ ਜਿਹੜੇ ਕੋਈ ਵਾਹਿਗੁਰੂ ਉੱਪਰ ਹੁਕਮ ਕਰਦੇ ਹੈ ਨਾ ਵੀ ਤੂੰ ਐਂ ਕਰਦੇ ਐਂ ਕਰਦੇ, ਕਹਿੰਦੇ ਉਹ ਤਾਂ ਗਾਵਾਰ ਹੈ ਬੇਸਮਝ ਹਨ। ਨਾਨਕ ਸਾਚੇ ਕੇ ਸਿਫਤ ਭੰਡਾਰ, ਜਿਹੜੇ ਵਾਹਿਗੁਰੂ ਦੀ ਸਿਫਤ ਸੱਚੇ ਵਾਹਿਗੁਰੂ ਦੀ ਸਿਫਤ ਕਰਦੇ ਹੈ ਉਹਨਾਂ ਦੇ ਹਿਰਦੇ ਰੂਪ ਜਿਹੜੇ ਭੰਡਾਰ ਦੇ ਰੂਪ ਭੰਡਾਰੇ ਹੈ ਉਸ ਭਰੇ ਰਹਿੰਦੇ ਹੈ, ਭਾਵ ਉਹਨਾਂ ਦੇ ਭੰਡਾਰੇ ਪ੍ਰਤੱਖ ਵੀ ਭਰੇ ਰਹਿੰਦੇ ਜਿਹੜੀ ਸੱਚੇ ਵਾਹਿਗੁਰੂ ਦੀ ਸਿਫਤ ਵੀ ਜੁੜੇ ਹੈ। ਜਾਂ ਵਾਹਿਗੁਰੂ ਦੇ ਸਿਫਤੀ ਰੂਪੀ ਭੰਡਾਰੇ ਭਰੇ ਹੋਏ ਸੱਚੇ ਦੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹੈ। ਦੋਹਰਾ ਸੁਣ ਕਰ ਦਿਜਬਰ ਬੰਦ ਕਰ, ਕਿਉਂ ਗੁਰੂ ਮਹਾਰਾਜ ਤੋਂ ਸੋਏ ਸ਼ਬਦ ਸੁਣ ਕੇ ਜਿਹੜਾ ਬ੍ਰਾਹਮਣ ਸਿਆਣਾ ਨੇ ਹੱਥ ਜੋੜੇ ਹਨ, ਧਰਿਓ ਚਰਨ ਪੁਰ ਸੀਸ, ਨਾਨਕ ਸਾਹਿਬ ਦੇ ਚਰਨਾਂ ਉੱਪਰ ਇਹਨੇ ਸ਼ਰਧਾ ਨਾਲ ਸੀਸ ਰੱਖ ਦਿੱਤਾ ਹੈ। ਭਇਓ ਸਿੱਖ ਸਤਿਗੁਰੂ ਕੋ, ਗੁਰੂ ਮਹਾਰਾਜ ਦਾ ਚਰਨਾਮਤ ਲੈ ਕੇ ਗੁਰੂ ਨਾਨਕ ਦਾ ਇਹ ਸਿੱਖ ਸਜ ਗਿਆ ਹੈ। ਨਾਮ ਜਪਤ ਜਗਦੀਸ਼, ਜਗਤ ਦਾ ਮਾਲਕ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ ਇਹ। ਚੌਪਈ ਭਾਉ ਭਗਤ ਕੀ ਲੇ ਉਰ ਲਿਵ ਲਾਗੀ, ਦੇ ਵਿੱਚ ਪ੍ਰੇਮਾ ਭਗਤੀ ਕਰਨ ਵਾਲੀ ਇਹਦੀ ਲਿਵ ਲੱਗ ਗਈ, ਪ੍ਰੇਮ ਨਾਲ ਭਰਤੀ ਕਰਨ ਲੱਗ ਪਿਆ। ਸਤਨਾਮ ਸਿਮਰਨ ਰਤ ਜਾਗੀ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਵਾਲੀ ਇਹਨੂੰ ਪ੍ਰੀਤੀ ਜਾਗ ਪਈ, ਪ੍ਰਕਾਸ਼ ਪਈ, ਪ੍ਰਗਟ ਹੋ ਗਈ। ਗੁਰ ਕਰਨਾ ਕੋ ਪਾਏ ਬਿਸਾਲਾ, ਅੱਲਾ ਜੀ ਕਹਿੰਦੇ ਹੋ ਗੁਰੂ ਨਾਨਕ ਦੀ ਬਹੁਤ ਹੀ ਕਿਰਪਾ ਪਾ ਕੇ ਭਰਮ ਸਰਬ ਨਾਸਿਓ ਤਤਕਾਲਾ, ਬ੍ਰਹਮਣ ਦਾ ਸਾਰਾ ਜਿਹੜਾ ਭਰਮ ਸੀ ਬੜੀ ਛੇਤੀ ਖਤਮ ਹੋ ਗਿਆ ਹੈ। ਦੋਹਰਾ ਕਰਮ ਹੀਨ ਕੁੜਿਆਰ ਮੈਂ, ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕਰਨ ਦਾ ਢੰਗ ਸਾਨੂੰ ਦੱਸ ਰਹੇ ਆਪਣੇ ਦੁਆਰਾ, ਕਿ ਹੇ ਗੁਰੂ ਨਾਨਕ ਸਾਹਿਬ ਮੈਂ ਕਰਮਾਂ ਤੋਂ ਹੀਣਾ ਹਾਂ ਕਵੀ, ਤੇ ਫਿਰ ਮਹਾਰਾ ਮੈਂ ਕੁੜਿਆਰ ਹਾਂ, ਝੂਠ ਬੋਲਣ ਵਾਲਾ ਹਾਂ, ਕੁੜਿਆਰ ਦਾ ਝੂਠ ਦਾ ਮੈਂ ਘਰ ਹੀ ਬਣਿਆ ਹੈ, ਮੇਰੇ ਕੋਲ ਹੀ ਮੇਰਾ ਝੂਠ ਰਹਿੰਦਾ ਹੈ। ਕਈਆਂ ਨੂੰ ਸੁਭਾਅ ਹੀ ਹੁੰਦਾ ਝੂਠ ਬੋਲਣ ਦਾ, ਝੂਠ ਦਾ ਬੋਲਣ ਦਾ, ਭਾਵੇਂ ਗੁਰਦੁਆਰੇ ਬੈਠੇ, ਭਾਵੇਂ ਕੋਈ ਸਾਧੂ ਸੰਤ ਕੋਲ ਬੈਠੇ ਹੋ, ਕੋਈ ਨਹੀਂ ਉਹਨਾਂ ਦਾ ਬਸ ਪੱਕਾ ਹੀ ਸੁਭਾਅ ਹੈ ਵੀ ਝੂਠ ਗੱਪ ਵੱਢੀ ਜਾਣੇ, ਭੁੱਲੀ ਜਾਣਾ। ਆ ਜਿਵੇਂ ਦੁਕਾਨਦਾਰ ਇਹਨਾਂ ਦਾ ਸੁਭਾਅ ਜਿਹਾ ਬਣਿਆ ਹੁੰਦਾ ਵੀ ਉਹ ਝੂਠ ਭੁੱਲ ਹੀ ਜਾਂਦੇ, ਜਿੰਨਾ ਮਰਜ਼ੀ ਕਹੋ ਵੀ ਧਰਮ ਦੀ ਜਗ੍ਹਾ 'ਤੇ ਤੇਰਾ ਸਾਜੋ ਸਮਾਨ ਜਾਣਾ ਹੈ, ਤੂੰ ਵੀ ਜਿੰਨਾ ਕੁ ਯੋਗ ਬਣਦਾ ਉਹਨਾਂ ਕੁ ਲੈ ਲੈ, ਵਾਧੂ ਲੋਭ ਲਾਲਚ ਨਾ ਕਰੀ। ਪਰ ਫਿਰ ਵੀ ਉਹ ਦੇਖ ਦੂਖ ਕੇ ਵੀ ਉਹ ਨਿਰਾ ਝੂਠ ਬੋਲ ਜਾਂਦੇ। ਇਸ ਤਰ੍ਹਾਂ ਜਦੋਂ ਕਿ ਇਹਨਾਂ ਨੂੰ ਬਹੁਤ ਵਾਸਤਾ ਪੈਂਦਾ ਨਾ, ਫਿਰ ਪਤਾ ਲੱਗਦਾ ਵੀ ਕਿੱਡਾ ਵੱਡਾ ਝੂਠ ਬੋਲ ਜਾਂਦੇ, ਸੌਂ ਸੂਆਂ ਜੀਆਂ ਖਾ ਕੇ। ਆ ਪਿੱਛੇ ਆ ਸੱਚਖੰਡ ਜਿਹਾ ਬਣਿਆ ਨਾ ਆਪਣਾ, ਇਹਦੇ ਆ ਜਿਹੜੀਆਂ ਆ ਵਿੰਡੋਆਂ ਜਿਹੀਆਂ ਬਣੀਆਂ, ਇਹਦੇ ਵਿੱਚ ਗਰਿੱਲੇ ਥਾਂ ਸਾਰਾ ਸਟੀਲ ਦੇ ਪਾਈਪ ਜਿਹੇ ਲੱਗੇ ਆ। ਉਹ ਕਿਤੇ ਮਾਤਾ ਨੇ ਖਰੀਦੇ ਨਹੀਂ ਸੀ ਲੁਧਿਆਣੇ ਤੋਂ, ਜਿਹੜੇ ਆ ਜਗਨੇਟਰ ਵਾਲੇ ਦੋਸਤ ਸਿੰਘ ਬਲਜਿੰਦਰ ਸਿੰਘ, ਸੁਖਵੀਰ ਸਿੰਘ, ਇਹਨਾਂ ਨਾਲ ਲੈ ਲਿਆ। ਮੈਂ ਕਿਹਾ ਵੀ ਇਹ ਪਹਿਲੀ ਵਾਰ ਆਪਣਾ ਖਰੀਦਾਂ, ਕਿਤੇ ਠੱਗੀ ਬੱਗੀ ਨਾ ਵੱਜ ਜਾਏ। ਅਤੇ ਉਹ ਚਲੋ ਚਲੇ ਗਏ ਦੁਕਾਨ 'ਤੇ। ਉਹ ਇੱਕ ਦਿਨ ਪਹਿਲਾਂ ਕਿਤੇ ਪਤਾ ਜਿਹਾ ਕਰਕੇ ਆਇਆ ਸੀ, ਉਹਨੇ ਬੜੀਆਂ ਧਰਮ ਦੀਆਂ ਗੱਲਾਂ ਜਿਹੀਆਂ ਕੀਤੀਆਂ, ਕਿਉਂਕਿ ਇਸ ਕੰਮ ਨੂੰ ਵੀ ਇਹ ਸਿਆਣੇ ਬਹੁਤ ਹੁੰਦੇ, ਜਿਹੋ ਜਿਹਾ ਦੇਖਣ ਫਿਰ ਉਹੀ ਜਿਹੀਆਂ ਗੱਲਾਂ ਕਰ ਲੈਂਦੇ ਆ। ਅਤੇ ਉਹ ਚਲੋ ਦੁਕਾਨ 'ਤੇ ਲੈ ਗਿਆ, ਮੈਂ ਵੀ ਬੈਠਾ ਰਿਹਾ। ਅਤੇ ਕਹਿੰਦਾ ਜੀ ਹੁਣੇ ਹੀ ਤੁਹਾਨੂੰ ਪਤਾ ਕਰ ਲੈਂਦੇ ਵੀ ਦਿੱਲੀ ਦਾ ਰੇਟ ਕੀ ਹੈ ਅੱਜ ਕੱਲ੍ਹ। ਅਤੇ ਉਹ ਦੋ ਚਾਰ ਮਿੰਟ ਤੋਂ ਬਾਅਦ ਕਹਿੰਦਾ ਜੀ ਅੱਜ ਦਾ ਦਿੱਲੀ ਦਾ ਰੇਟ 28 ਰੁਪਈਏ ਹੈ। ਚਲੋ ਕਹਿੰਦਾ ਦਿੱਲੀ ਦਾ ਰੇਟ ਤੁਹਾਨੂੰ ਇੱਥੇ ਲੁਧਿਆਣੇ ਲਾ ਦਿੰਦੇ। ਹੁਣ ਮਾਤਰ ਦਾ ਵੀ ਇਹ ਵਾਹ ਹੈ। ਮੈਂ ਕਿਹਾ ਵੀ ਇਸ ਕਹਿੰਦਾ ਤਾਂ ਭਾਵੇਂ ਹੈਗੇ ਦਿੱਲੀ ਦਾ ਰੇਟ, ਪਰ ਪਤਾ ਆਪਾਂ ਨੂੰ ਲੁਧਿਆਣੇ ਦਾ ਕਰ ਲੈਣਾ ਚਾਹੀਦਾ ਮਾੜਾ ਮੋਟਾ, ਵੀ ਜਿਹੜਾ ਕੋਈ ਹੋਰ ਹੈ ਨੇੜੇ ਤੇੜੇ ਤੁਹਾਡਾ ਜਾਣੂ ਪਛਾਣੂ ਲੁਧਿਆਣੇ। ਕਹਿੰਦੇ ਆ ਸਾਹਮਣੇ ਦੁਕਾਨ ਵਾਲੇ ਦੀ ਅਸੀਂ ਆਉਂਦੇ ਜਾਂਦੇ, ਮੈਂ ਇੱਥੇ ਬਹਿਣਾ ਤੂੰ ਉੱਥੇ ਦੇਖ ਕੀ ਕਹਿੰਦੇ ਹੋ। ਉਹ ਜਦੋਂ ਮੈਂ ਉੱਥੇ ਬੈਠਾ ਰਿਹਾ ਉਹ ਦੁਕਾਨ 'ਤੇ ਚਲੇ ਗਏ। ਅਤੇ ਹੁਣ ਕਹਿਣ ਲੱਗੇ ਵੀ ਇਸ ਤਰ੍ਹਾਂ ਗੁਰਦੁਆਰੇ ਸੱਚਖੰਡ ਬਣ ਰਿਹਾ, ਮਹਾਰਾਜ ਦਾ ਸਿਖਾਸਨ ਸਥਾਨ ਉੱਥੇ, ਉਹ ਗ੍ਰਿਲ ਦੇ ਥਾਂ ਇਹ ਵੀ ਸਟੀਲ ਦੇ ਪਾਈਪ ਜੇ ਲਾਉਣੇ ਹੈ, ਤੂੰ ਵੀ ਸਹੀ ਸਹੀ ਰੇਟ ਲਾ ਲਾ, ਜਿਹੜਾ ਅੱਜ ਕੱਲ੍ਹ ਚੱਲਦਾ ਨਾ ਠੋਕ ਰੇਟ ਉਹ ਲਾ ਲੈ। ਉਹ ਕਹਿੰਦਾ ਵੀ ਅੱਜ ਕੱਲ੍ਹ ਸ਼ਹਿਰ ਦਾ ਜਿਹੜਾ ਹੁਣ ਦਾ ਰੇਟ ਹੈ ਨਾ, ਅੱਜ ਦਾ ਬਾਜ਼ਾਰ ਹੈ 14 ਰੁਪਈਏ। ਯਾਨੀ ਕਿੱਥੇ ਉਹ ਦਿੱਲੀ ਦਾ ਰੇਟ ਕਵੇ 28 ਰੁਪਈਏ, ਅਤੇ ਕਿੱਥੇ ਉਹ ਕਵੇ ਇੱਥੇ ਲੁਧਿਆਣੇ ਦਾ 14 ਰੁਪਈਏ। ਉਹ ਮਾਤਰ ਨੇ ਮਾੜਾ ਜਿਹਾ ਮੋਬਾਈਲ ਰਾਹੀਂ ਪੁੱਛਿਆ, ਮੈਂ ਕਿਹਾ ਵੀ ਕੋਈ ਫਰਕ ਫੁਰਕ? ਕਹਿੰਦਾ ਜੀ ਦਿਨੇ ਰਾਤ ਦਾ ਫਰਕ ਹੈ। ਕਿੰਨਾ? ਕਹਿੰਦੇ ਵੀ ਇਹ 14 ਹੈ। ਦੁਖੀ ਤਾਂ ਕਹਿੰਦਾ ਦਿੱਲੀ ਰੇਟ ਦਾ ਹੁਣ ਸੁਣਨਾ ਵੀ ਏਡਾ ਵੱਡਾ ਝੂਠ ਜੋ। ਜਦੋਂ ਫਿਰ ਮੇਰੇ ਕੋਲ ਆਇਆ ਕਹਿੰਦਾ ਜੀ ਦੱਸੋ ਜੀ ਬਾਬਾ ਜੀ, ਮੈਂ ਕਿਹਾ ਵੀ ਉਹ ਸਿੰਘ ਗਏ ਆ ਪਤਾ ਜੇ ਕਰਨ, ਅਸੀਂ ਕਿਤੇ ਅਸੀਂ ਸਮਾਨ ਖਰੀਦਿਆ ਨਹੀਂ ਹੈ, ਫਿਰ ਉਹਨੂੰ ਪਤਾ ਲੱਗ ਗਿਆ ਵੀ ਇਹ ਫੜੇ ਜਾਵਾਂਗੇ। ਫਿਰ ਕਹਿੰਦਾ ਛੇਤੀ ਮੰਗਾਓ ਜੀ ਉਹਨੂੰ ਵਾਪਸ, ਕਹੋ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗੇ। ਮੈਂ ਕਿਹਾ ਉਹ ਦੀ ਪੁੱਛ ਪੜਤਾਲ ਕਰਨੀ, ਛੇਤੀ ਮੰਗਾਓ ਉਹਨਾਂ ਨੂੰ। ਉਹ ਜਦੋਂ ਆ ਗਏ ਕਹਿੰਦੇ ਵੀ ਕਿਵੇਂ ਹੈ, ਕਹਿੰਦੇ ਵੀ ਕਿਵੇਂ ਕਿਵੇਂ ਹੈ, ਤੇਰਾ ਤਾਂ ਰੇਟ ਹੀ ਬਹੁਤ ਫਰਕ ਹੈ। ਕਹਿੰਦਾ ਉਹ ਜਿਹੜਾ ਜੀ ਬੱਚਾ ਸੀ ਉਹਨੂੰ ਪਤਾ ਨਹੀਂ ਸੀਗਾ, ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਵਾਂਗੇ, ਜੇ ਤੁਸੀਂ 10 ਰੁਪਈਏ ਕਹੋਗੇ ਤਾਂ 10 ਰੁਪਈਏ ਵੀ ਲਾ ਲਵਾਂਗੇ। ਕਹਿੰਦੇ ਹੁਣ ਨਹੀਂ, ਇਹ ਤਾਂ ਤੇਰਾ ਕੀ ਪਤਾ, ਏਡੇ ਵੱਡੇ ਝੂਠ ਬੋਲਣ ਦਾ ਠੱਗੀ ਬਾਰੇ, ਸਟੀਲੀਆਂ ਦੇ ਪਾਸ ਕੀਤੀ ਫੜਾ ਦੇ, ਉਹ ਨਹੀਂ ਲੈਂਦੇ ਅਸੀਂ। ਯਾਨੀ ਇਸ ਤਰ੍ਹਾਂ ਦਾ ਮਨੁੱਖ ਦਾ ਜੇ ਸੁਭਾਅ ਪੈਵੇ, ਉਹਨੇ ਕਿਸੇ ਨੂੰ ਬਖਸ਼ਦਾ ਉਹਦਾ ਗੁਰਦੁਆਰਾ ਕਿ ਮਦਰ ਮਸੀਤ, ਉਹਦਾ ਚੱਕੀ ਜਾਂਦਾ ਝੂਠ ਬੋਲ ਕੇ। ਯਾਨੀ ਆਹ ਮਾਤਰਾ ਨਾਲ ਇਹ ਜੱਬਾ ਪੈਂਦਾ ਰਹਿੰਦਾ ਇਹਨਾਂ ਲੋਕਾਂ ਦਾ, ਇੰਦਰਾ ਹੀ ਫਿਰ ਝੂਠ ਬਗਾਪੀ ਬੜਾ ਸਾਰਾ ਤਕੜਾ ਬੜਦੇ। ਸੋ ਇਸ ਕਰਕੇ ਕਵੀ ਕਹਿੰਦਾ ਵੀ ਮਹਾਰਾਜ ਮੈਂ ਵੀ ਘੂੜੇ ਆ ਰਹੀ ਹਾਂ, ਵੀ ਮੇਰਾ ਵੀ ਜਿਹੜਾ ਕੰਮ ਕਾਰ ਹੈ ਸਾਰਾ ਝੂਠ ਦਾ ਹੀ ਵਰਤ ਵਰਤਾ ਹੈ, ਇੱਕ ਬੇਨਤੀ ਹੈ। ਫਿਰ ਮਹਾਰਾਜ ਮੈਂ ਬਹੁਤ ਧਨ ਦਾ ਲੋਭੀ ਹਾਂ, ਇਸੇ ਤਰ੍ਹਾਂ ਫਿਰ ਮੈਂ ਕਾਮੀ ਵੀ ਵਿਕਾਰੀ ਵੀ ਹਾਂ, ਅਤੇ ਬਾਹ ਟੇਢਾ ਰਸਤੇ ਚੱਲਣਾ, ਸਿੱਧੇ ਭਾਵ ਭਗਤੀ ਦੇ ਸੰਗਤ ਰਸਤੇ ਨਹੀਂ ਚੱਲਦਾ, ਸੰਗਤ ਵੱਲ ਨੂੰ ਜਾਣਾ ਹਾਂ। ਲਾਜ ਰੱਖੋ ਨਿਜ ਬਿਰਦ ਕੀ, ਮਹਾਰਾ ਆਪਣੇ ਬਿਰਦ ਦੀ ਤੁਸੀਂ ਲਜਿਆ ਰੱਖ ਲਵੋ। ਜਗਤ ਕਹੈ ਸਿੱਖ ਨਾਮ, ਕਿਉਂਕਿ ਮਹਾਰਾ ਸੰਸਾਰ ਦੇ ਵਿੱਚ ਜਿਹੜਾ ਮੇਰਾ ਨਾਮ ਹੈ ਲੋਕ ਸਿੱਖ ਕਰਕੇ ਕਹਿੰਦੇ, ਮੇਰਾ ਨਾਮ ਲੋਕ ਸਿੱਖ ਲੈਂਦੇ ਵੀ ਇਹ ਗੁਰੂ ਨਾਨਕ ਦਾ ਸਿੱਖ ਹੈ। ਇਸ ਕਰਕੇ ਮਹਾਰਾਜ ਤੁਸੀਂ ਆਪਣੇ ਨਾਮ ਦੀ ਲੱਜਿਆ ਰੱਖ ਲਓ, ਵੀ ਲੋਕ ਕਹਿਣਗੇ ਵੀ ਸਿੱਖ ਨੂੰ ਮਹਾਰਾਜ ਨੇ ਬਖਸ਼ਿਆ ਨਹੀਂ ਹੈ, ਇਸ ਕਰਕੇ ਹੈ ਤਾਂ ਮੈਂ ਇਹੋ ਜਿਹਾ ਹੀ ਮਹਾਰਾਜ ਝੂਠ ਬੋਲਣ ਵਾਲਾ, ਸਾਰਾ ਕਰਮਾਂ ਤੋਂ ਹੀ ਲੋਭੀ ਕਾਮੀ ਬਿਕਾਰੀ, ਪਰ ਫਿਰ ਵੀ ਸੰਸਾਰ ਦੇ ਵਿੱਚ ਜਿਹੜਾ ਮੇਰਾ ਨਾਮ ਹੈ ਮਹਾਰਾਜ ਸਿੱਖ ਕਰਕੇ ਸੱਦਿਆ ਜਾਂਦਾ ਹੈ। ਸੋ ਲਾਲ ਰੱਖੋ ਨੇ ਨਾਮੈ ਕੀ ਸਿੱਖ ਮੈਂ ਤੁਮਰੋ ਜਗ ਨਾਮ ਕਹਾਵਤ, ਅੱਗੇ ਜਾ ਕੇ ਕਵੀ ਜੀ ਨੇ ਕਿਹਾ ਹੈ ਗੁਰੂ ਕਲਗੀਧਰ ਜੀ ਪਾਤਸ਼ਾਹ ਨੂੰ ਵੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਣ ਸ੍ਰੀ ਅੰਗਦ ਸੁਜਸ ਸੁਹਾਵਨ। ਗੁਰੂ ਅੰਗਦ ਸਾਹਿਬ ਜੀ ਸੋਹਣਾ ਜਿਹੜਾ ਸੋਭਨੀ ਗੁਰੂ ਨਾਨਕ ਸਾਹਿਬ ਦਾ ਉਹ ਸੁਣੋ ਤੁਸੀਂ। ਆਗੈ ਕਥਾ ਭਈ ਜਿਮ ਪਾਵਨ, ਇਸ ਤੋਂ ਅੱਗੇ ਜਿਵੇਂ ਪਿੱਤਰ ਕਥਾ ਹੋਈ ਉਹ ਵੀ ਸੁਣ ਲਓ ਮੇਰੇ ਪਾਸੋਂ। ਕਰੀ ਕੀਰਤਨ ਕੀ ਸ਼ੁਭ ਰੀਤਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਿੱਚ ਰਹਿੰਦੇ ਆ ਜਿਹੜੀ ਕੀਰਤਨ ਦੀ ਬੜੀ ਚੰਗੀ ਮਰਯਾਦਾ ਉਹ ਕਰ ਕਾਇਮ ਕਰ ਦਿੱਤੀ। ਸਵਾ ਜਾਮ ਨਿਸਤੇ ਹੋਇ ਨੀਤਾ, ਕੀ ਆ ਰੀਤੀ ਚੰਗੀ ਕਾਇਮ ਕਰਦੀ ਵੀ ਸਵਾ ਪੈਰ ਰਾਤ ਰਹਿੰਦੀ ਤੋਂ ਜਿਹੜਾ ਇਹ ਕੀਰਤਨ ਹਮੇਸ਼ਾ ਹੋਣ ਦੀ ਮਰਯਾਦਾ ਵੀ ਸਵਾ ਪੈਰ ਤੜਕੇ ਕੀਰਤਨ ਸ਼ੁਰੂ ਹੋ ਜਾਣਾ ਚਾਹੀਦਾ ਇੱਥੇ ਧਰਮਸ਼ਾਲਾ ਵਿੱਚ। ਸੇਵਕ ਸਿੱਖ ਅਨਕ ਚੱਲ ਆਵੇ ਹੈ, ਜਦੋਂ ਸਵਾ ਪੈਰ ਰਾਤ ਰਹਿੰਦਿਆਂ ਕੀਰਤਨ ਸ਼ੁਰੂ ਹੋ ਜਾਂਦਾ, ਅਨੇਕਾਂ ਸਿੱਖ ਸੇਵਕ ਕੀਰਤਨ ਸੁਣ ਲਈ ਚੱਲ ਕੇ ਆ ਜਾਂਦੇ। ਦਰਸ਼ਨ ਕਰ ਅਬ ਮਤ ਫਲ ਪਾਵੇ ਹੈ, ਨਾਨਕ ਸਾਹਿਬ ਜੀ ਵਿੱਚ ਵਿਚਕਾਰ ਬੈਠਦੇ ਦਰਸ਼ਨ ਕਰਕੇ ਮਨ ਭਾਉਂਦੇ ਫਲ ਪਾਉਂਦੇ ਹੈ ਸਿੱਖ ਸੇਵਕ। ਕਿਤਕ ਰਹਿ ਸੇਵਾ ਉਰ ਧਾਰ ਹੈ, ਇਹ ਕਹਿੰਦੇ ਇਸ ਤਰ੍ਹਾਂ ਕਹਿੰਦੇ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਪੈਂਦੇ ਹੈ, ਹਿਰਦੇ ਵਿੱਚ ਆ ਧਾਰਦੇ ਵੀ ਮਹਾਰਾਜ ਦੀ ਸੇਵਾ ਕਰਾਂਗੇ। ਕਿਤਕ ਬਚਨ ਸੁਣ ਸਦਨ ਸਿਧਾਰ ਹੈ, ਇਹੋ ਜਿਹੇ ਵੀ ਹੈ ਮਹਾਰਾਜ ਦੇ ਬਚਨ ਸੁਣ ਕੇ ਕਰੋ ਚਲੀ ਚਲੀ ਜਾਂਦੇ ਹੈ, ਭਾਵ ਕੀ ਕਥਾ ਸੁਣ ਕੇ ਕਰੋ ਕਰੀ ਚਲੀ ਜਾਂਦੇ, ਕਿ ਹਿਰਦੇ ਵਿੱਚ ਆ ਧਾਰਦੇ ਇੱਥੇ ਮਹਾਰਾਜ ਕੋਲ ਰਹਿ ਕੇ ਸੇਵਾ ਕਰੀਏ। ਦੇਖ ਚੱਲ ਹੈ ਸਭ ਕਾਲ ਵਿਸਾਲਾ, ਸਾਰਿਆਂ ਸਮਾਂ ਵਿੱਚ ਲੰਗਰ ਖੁੱਲ੍ਹਾ ਹੀ ਚੱਲਦਾ ਹੈ, ਐਸੀ ਬਾਂਧੀ ਰੀਤ ਕਿਰਪਾਲਾ, ਇਸ ਤਰ੍ਹਾਂ ਦੀ ਮਹਾਰਾਜ ਨੇ ਮਰਜ਼ਾਦਾ ਹੀ ਬੰਨ ਦਿੱਤੀ ਵੀ ਲੰਗਰ ਵੀ ਚੱਲੇ, ਸਵਾ ਪੈਰ ਰਾਤ ਰਹਿੰਦਿਆਂ ਕੀਰਤਨ ਵੀ ਸ਼ੁਰੂ ਹੋਵੇ। ਹੁਣ ਪਛਚਮ ਦਿਸ਼ ਜਾਵਨ ਹੇਤੂ, ਫਿਰ ਸ਼ਿਵ ਦੀ ਤਰ ਤਰਫ ਨੂੰ ਜਾਣ ਵਾਸਤੇ ਹੋਏ ਤਿਆਰ ਬੇਦੀ ਕੁਲ ਕੇਤੂ ਬੇਦੀਆਂ ਦੇ ਕੁਲ ਦੇ ਤਿਆਰ ਗੁਰੂ ਨਾਨਕ ਸਾਹਿਬ ਤਿਆਰ ਪਰ ਤਿਆਰ ਹੋ ਗਏ ਹਨ। ਧਰਮਸਾਲ ਜੋ ਅਧਿਕ ਸੁਹਾਵਨ ਧਰਮਸਾਲਾ ਜੋ ਬੜੀ ਤਕੜੀ ਸੋਭਨੀਕ ਬਣੀ ਹੋਈ ਹੈ ਤਿਸ ਮਹਿ ਕੀਏ ਸਤਸੰਗ ਟਿਕਾਵਨ ਇਹਦੇ ਵਿੱਚ ਸਤਸੰਗਤ ਕਰਨ ਲਈ ਮਹਾਰਾਜ ਨੇ ਕੁਝ ਕਾਫੀ ਸਤਸੰਗੀ ਟਿਕਾ ਦਿੱਤੇ। ਗੁਰਸਿੱਖ ਇੱਕ ਮੋਕੋ ਦੂਸਰ ਮਰਦਾਨਾ ਸਤਸੰਗੀਆਂ ਨੂੰ ਇੱਥੇ ਟਿਕਾ ਕੇ ਭਾਈ ਬਾਲਾ ਜੀ ਕਹਿੰਦੇ ਇੱਕ ਤਾਂ ਮੈਨੂੰ ਮਹਾਰਾਜ ਨੇ ਨਾਲ ਲੈ ਗਿਆ ਦੂਸਰਾ ਭਾਈ ਮਰਦਾਨਾ ਨੂੰ ਨਾਲ ਲੈ ਲਿਆ ਸੰਗ ਲੈ ਕੀਨੋ ਪ੍ਰਸਥਾਨ ਨੂੰ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਤੋਂ ਚਾਲਾ ਮਾਰਿਆ ਚੱਲ ਪਏ। ਪ੍ਰੇਮ ਕੀਓ ਮਿਲ ਸੰਗਤ ਸਭ ਹੀ ਇੰਨੀ ਸੰਗਤ ਸੀ ਕਰਤਾਰਪੁਰ ਸਾਹਿਬ ਜੀ ਸਭ ਨੇ ਮਿਲ ਕੇ ਸਤਿਗੁਰੂ ਨਾਲ ਪ੍ਰੇਮ ਪਿਆਰ ਕੀਤਾ ਪ੍ਰੇਮ ਜਿਹਾ ਸਤਿਗੁਰ ਦਈ ਧੀਰ ਕਹਿ ਤਬ ਹੀ ਮਹਾਰਾਜ ਨੇ ਸਾਰੀ ਸੰਗਤ ਨੂੰ ਬਚਨ ਕਹਿ ਤੀਰ ਦਿੱਤਾ ਹੈ। ਕਿਤਕ ਦਿਵਸ ਮਹਿ ਮਿਲ ਹੈ ਬਹੋਰੀ ਕਹਿੰਦੇ ਸੰਗਤ ਜੀ ਕੁਝ ਕੁ ਦਿਨਾਂ ਤੋਂ ਬਾਅਦ ਅਸੀਂ ਫਿਰ ਵਾਪਸ ਆ ਕੇ ਮਿਲਾਂ ਜੁਲਾਂਗੇ। ਕਰਹੋ ਕੀਰਤਨ ਸਭ ਇਸ ਠੌਰੀ ਉਹਨਾਂ ਚਿਰ ਤੁਸੀਂ ਸਾਰੇ ਰਲ ਮਿਲ ਕੇ ਇਸ ਜਗ੍ਹਾ ਸਵਾ ਪੈਰ ਰਾਤ ਉੱਠ ਕੇ ਕੀਰਤਨ ਕਰਿਆ ਕਰੋ। ਮੰਦ ਮੰਦ ਗਮਨੇ ਜਗ ਸਾਈ ਭਾਈ ਬਾਲਾ ਜੀ ਕਹਿੰਦੇ ਉਹ ਸੰਗਤ ਨੂੰ ਕਹਿ ਤੇ ਸੰਸਾਰ ਦੇ ਮਾਲਕ ਹੌਲੀ ਹੌਲੀ ਚੱਲ ਪਏ। ਮੈਂ ਮਰਦਾਨਾ ਪਾਛੇ ਜਾਈ ਭਾਈ ਮਰਦਾਨਾ ਤੇ ਮੈਂ ਭਾਈ ਬਾਲਾ ਜੀ ਹੌਲੀ ਹੌਲੀ ਪਿੱਛੇ ਪਿੱਛੇ ਜਾ ਰਹੇ। ਪੁਰਸਲ ਕੋਟ ਨਾਮ ਜਿਸ ਕੇਰਾ ਭਾਈ ਬਾਲਾ ਜੀ ਕਹਿੰਦੇ ਜਿਸ ਸ਼ਹਿਰ ਦਾ ਨਾਮ ਸਿਆਲਕੋਟ ਹੈ ਕਰਤਾਰਪੁਰ ਸਾਹਿਬ ਤੋਂ ਨੇੜੇ ਹੀ ਹੈ। ਜਾਏ ਵਹਿਰ ਤਹਿ ਕੀਨੋ ਡੇਰਾ ਬਾਹਰ ਬਾਹਰ ਸਿਆਲਕੋਟ ਤੋਂ ਮਹਾਰਾਜ ਨੇ ਜਾ ਡੇਰਾ ਕੀਤਾ। ਉੱਥੇ ਬੇਰੀ ਸੀ ਬੇਰਾ ਬੇਰੀ ਹੇਠ ਬੈਠ ਗਏ ਸੀ। ਅੱਜ ਕੱਲ੍ਹ ਤਾਂ ਸੁਣਿਆ ਉਹ ਮੁਸਲਮਾਨਾਂ ਨੇ ਬੇਰੀ ਵੀ ਪੁੱਟ ਦਿੱਤੀ ਹੈ। ਜਿੱਥੇ ਮਹਾਰਾਜ ਥਾਂ ਬੈਠੇ ਸੀ ਉਹ ਜਗ੍ਹਾ ਬਣੀ ਸੀ ਉਹ ਗੁਰਦੁਆਰਾ ਵੀ ਢਾ ਟੁੱਟ ਦਿੱਤਾ ਇਹਨਾਂ ਨੇ। ਕਿਤਕ ਕਾਲ ਜਪ ਬੈਸ ਬਿਤਾਇਓ ਸਿਆਲਕੋਟ ਤੋਂ ਬਾਹਰ ਬੇਰੀ ਹੇਠ ਬੈਠ ਕੇ ਆਪ ਜੀ ਨੇ ਸਮਾਂ ਲੰਘਾਇਆ ਬਿਤਾਇਆ ਮਰਦਾਨੇ ਸੋ ਬਚਨ ਲਾਇਓ ਉਸ ਵੇਲੇ ਮਰਦਾਨੇ ਦੇ ਸਾਥ ਸਤਿਗੁਰੂ ਜੀ ਨੇ ਬਚਨ ਕਿਹਾ ਹੈ। ਹੇਮ ਟਕਾ ਪੁਰ ਮਹਿਲੇ ਜਾਵਹੋ ਮਰਦਾਨੇ ਅੱਜ ਸੋਨੇ ਦਾ ਟਕਾ ਲੈ ਕੇ ਤੂੰ ਅੱਜ ਸਿਆਲਕੋਟ ਸ਼ਹਿਰ ਵਿੱਚ ਚਲਾ ਜਾ ਸਾਚ ਝੂਠ ਮੁੱਲ ਤਹਿ ਤੇ ਲਿਆਵੋ ਉੱਥੋਂ ਵੀ ਅਸ ਟਕਾ ਸੋਨੇ ਦਾ ਦੇ ਕੇ ਨਾ ਮੁੱਲ ਦਾ ਇਸ ਸੱਚ ਝੂਠ ਦਾ ਸੌਦਾ ਖਰੀਦ ਲਿਆ। ਆਏ ਸਮਾਨ ਲੀਨ ਮਰਦਾਨੇ ਸਰੂਪ ਦੇ ਵਿੱਚ ਜਿਹੜਾ ਇਹ ਪ੍ਰਸੰਗ ਹੈ ਥੋੜ੍ਹਾ ਜਿਹਾ ਇਹ ਸੰਖੇਪਿਤ ਹੋ ਗਿਆ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਇਹ ਪ੍ਰਸੰਗ ਥੋੜ੍ਹਾ ਜਿਹਾ ਖੋਲ੍ਹ ਕੇ ਲਿਖਿਆ ਵੀ ਮਰਦਾਨੇ ਨੂੰ ਜਿਹੜਾ ਸੱਚ ਝੂਠ ਦਾ ਸੌਦਾ ਲਿਆਉਣ ਵਾਸਤੇ ਇਹ ਕਾਰਨ ਇਹ ਬਣਿਆ ਸੀ। ਇੱਥੇ ਸਿਆਲਕੋਟ ਦੇ ਵਿੱਚ ਇੱਕ ਹੰਜਾ ਗੋਸ਼ ਨਾਮ ਦਾ ਬੜਾ ਤਕੜਾ ਮੁਸਲਮਾਨਾਂ ਦਾ ਪ੍ਰਸਿੱਧ ਪੀਰ ਸੀ। ਇਹਦੇ ਕੋਲ ਕੋਈ ਕੋਈ ਬਾਣੀਆਂ ਸ਼ਾਹੂਕਾਰ ਘਰ ਵਿੱਚ ਸੰਤਾਨ ਨਹੀਂ ਹੁੰਦੀ ਸੀ ਅਤੇ ਉਹ ਸੇਵਾ ਕਰਨ ਲੱਗ ਪਿਆ ਇਹਦੀ। ਇੱਕ ਦਿਨ ਉਹ ਹਮਜਾ ਗੋਸ਼ ਇਹਦੇ 'ਤੇ ਪ੍ਰਸੰਨ ਹੋ ਗਿਆ। ਕਹਿਣ ਲੱਗਿਆ ਵੀ ਸ਼ਾਹੂਕਾਰਾ ਕੀ ਚਾਹੁੰਦਾ ਹੈ? ਕਹਿਣ ਲੱਗਿਆ ਜੀ ਘਰੇ ਸੰਤਾਨ ਹੈ ਨਹੀਂ, ਪੁੱਤਰ ਹੈ ਨਹੀਂ ਹੈ। ਕਹਿਣ ਲੱਗਿਆ ਵੀ ਚੰਗਾ, ਤੇਰੇ ਘਰੇ ਸੰਤਾਨ ਹੋ ਜਾਏਗੀ, ਪੁੱਤਰ ਹੋ ਜਾਣਗੇ, ਪਰ ਇੰਨੀ ਗੱਲ ਹੈ ਵੀ ਇੱਕ ਇੱਥੇ ਸਾਡੇ ਘਰ ਵਾਸਤੇ ਵੀ ਸੇਵਾਦਾਰ ਤੂੰ ਦੇ ਦੇਈਂ। ਬਾਣੀਆਂ ਸ਼ਾਹੂਕਾਰ ਕਹਿਣ ਲੱਗਾ ਜੀ ਸੱਤ ਵਜਨ ਜੇ ਹੋ ਜਾਊਗਾ ਤਾਂ ਇੱਕ ਪੁੱਤਰ ਮੈਂ ਤੁਹਾਨੂੰ ਵੀ ਚੜ੍ਹਾ ਦਿਆਂਗਾ, ਦੇ ਦਿਆਂਗਾ। ਇਸ ਤਰ੍ਹਾਂ ਇਹਦੇ ਉਹ ਕਹਿਣ ਕਰਕੇ ਵੀ ਚਾਰ ਪੁੱਤਰ ਇਹਦੇ ਘਰੇ ਹੋ ਗਏ ਬਾਣੀਏ ਦੇ। ਫਿਰ ਜਦੋਂ ਹਮਜਾ ਗੋਸ਼ ਨੇ ਕਿਹਾ ਸੁਣਿਆ ਵੀ ਉਹ ਵਚਨ ਪੂਰਾ ਕਰ, ਫਿਰ ਗਏ। ਕਹਿਣ ਜੀ ਅਜੇ ਉਹ ਬੱਚਾ ਹੈ, ਨਿਆਣਾ ਹੈ ਜੀ, ਅਜੇ ਉਹ ਸੰਭਾਲ ਨਹੀਂ ਕਰ ਸਕਦਾ ਹੈ, ਮੋਹ ਕਰਦਾ ਹੈ ਮਾਂ ਪਿਓ ਦਾ। ਉਹ ਜਦੋਂ ਬੁੱਢਾ ਬੁੱਢਾ ਹੋ ਜਾਊ ਜੀ ਫਿਰ ਦੇ ਜਾਂਗੇ, ਚੜਾ ਜਾਂਗੇ। ਫਿਰ ਇਸ ਤਰ੍ਹਾਂ ਜਦੋਂ ਕਹੀ ਗਿਆ ਟਾਲ ਮਟੋੜ ਜਾ ਖੀਰੀ ਉਹ ਹਮਜਾ ਗੋਸ਼ ਕਹਿਣ ਲੱਗਾ ਵੀ ਦੱਸ ਤੂੰ ਦੇਣਾ ਕਿ ਨਹੀਂ ਦੇਣਾ, ਹਾਂ ਨਾ ਕਹਿ। ਲੱਗਿਆ ਮਹਾਰਾਜ ਹੁਣ ਤੁਹਾਡੇ ਕੋਲ ਚੜ੍ਹਾ ਦਿਆਂਗੇ, ਜੇ ਹੁਣ ਤੁਹਾਡੇ ਚੜ੍ਹਾ ਤਾਂ ਬਾਕੀ ਤਿੰਨ ਰੱਜ ਰਾਜੀ ਖਾਣ ਕੇ ਇਹ ਜਿਹੜਾ ਵਿਚਾਰਾ ਚੜਾਇਆ ਹੋਇਆ ਇੱਥੇ ਤੁਹਾਡੇ ਮੂੰਹ ਭੁਖਾ ਤੇ ਅਮਰੂਗਾ, ਲੋਕ ਕੀ ਕਹਿਣਗੇ ਫਲਾਣੇ ਦਾ ਪੁੱਤ ਫਕੀਰ ਬਣਿਆ ਫਿਰਦਾ ਨੰਗ ਮਲੰਗ ਕਰਕੇ ਮਹਾਰਾਜ ਨੇ ਹੁਣ ਮੇਰੇ ਔਖਾ ਹੀ ਹੈ। ਕਹਿੰਦੇ ਜਾਓ ਝੂਠਿਆਂ ਦਾ ਸ਼ਹਿਰ ਹੈ, ਸਾਰੇ ਝੂਠੇ ਆ ਤੁਸੀਂ। ਕਹਿੰਦਾ ਹੁਣ ਮੈਂ ਚਲੀਸਾ ਕੱਢੋ ਤੁਹਾਨੂੰ ਸਾਰਿਆਂ ਨੂੰ ਗਰਕ ਕਰੂੰਗਾ। ਉਹ ਫਿਰ ਹਮਜਾ ਗਾ ਉਸ ਚਲੀਸੇ 'ਤੇ ਬੈਠ ਗਿਆ, ਇੱਕ ਮੱਠ ਜਿਹਾ ਸੀ ਉਹਦੇ ਵਿੱਚ ਵੜ ਕੇ ਬਹਿ ਗਿਆ। ਕਹਿੰਦਾ ਜਦੋਂ ਸ਼ਹਿਰ ਸਾਰਾ ਸ਼ਹਿਰ ਗਰਕ ਹੋ ਗਿਆ ਨਾ ਉਦੋਂ ਨਿਕਲੂ ਮੱਠ ਵਿੱਚ, ਇਹ ਝੂਠਿਆਂ ਨੇ ਸਾਰਿਆਂ ਨੂੰ ਗਰਕ ਕਰਨਾ। ਉਹ ਫਿਰ ਮਹਾਰਾਜ ਨੇ ਉਸ ਸ਼ਹਿਰ ਨੂੰ ਬਚਾਉਣ ਵਾਸਤੇ ਇੱਥੇ ਕਰਤਾਰਪੁਰ ਤੋਂ ਉੱਥੇ ਇੱਥੇ ਆਏ ਸੀ। ਅਤੇ ਜਦੋਂ ਪਤਾ ਚੱਲਿਆ ਵੀ ਹੁਣ ਜਾ ਕੇ ਉਸ ਚਲੀਸੇ 'ਤੇ ਬੈਠੇ ਆ, ਮਹਾਰਾਜ ਭਾਈ ਮਰਦਾਨਾ ਅਤੇ ਬਾਲਾ ਨੂੰ ਨਾਲ ਲੈ ਕੇ ਚਲੇ ਗਏ। ਬਾਹਰ ਜਿਹੜੇ ਕੋਈ ਪਹਿਰੇਦਾਰ ਖੜੋਤੇ ਸੀ ਉਹਨਾਂ ਨੂੰ ਕਹਿਣ ਲੱਗੇ ਤੁਹਾਡੇ ਵੀ ਪੀਰ ਨਾਲ ਕੋਈ ਬਚਨ ਬਿਲਾਸ ਕਰਨਾ ਹੈ, ਉਹਨੂੰ ਕਹੋ ਬਾਹਰ ਆ ਜਾਏ। ਉਹ ਜਦੋਂ ਆਸੇ ਪਾਸੇ ਜੇ ਹੋ ਕੇ ਜਿਹੜੀ ਤਾਕੀ ਜੀ ਸੀ ਉੱਥੋਂ ਉਹਨਾਂ ਨੇ ਕਿਹਾ ਸੁਣਿਆ ਵੀ ਬਾਹਰ ਮਹਾਰਾਜ ਤਿੰਨ ਦਰਵੇਸ਼ ਆਏ ਅਤੇ ਉਹ ਤੁਹਾਡੇ ਨਾਲ ਕੋਈ ਬਚਨ ਕਰਿਆ ਚਾਹੁੰਦੇ ਹੈ। ਕਹਿੰਦਾ ਵੀ ਚਲੀਸੇ 'ਤੇ ਬੈਠਾ, ਹੁਣ ਨਹੀਂ ਕੋਈ ਮੈਂ ਬਾਹਰ ਕਿਸੇ ਨਾਲ ਗੱਲਬਾਤ ਕਰ, ਪਹਿਲਾਂ ਸ਼ਹਿਰ ਗਰਕ ਕਰੂੰ ਫਿਰ ਬਾਹਰ ਨਿਕਲੂੰਗਾ, ਫਿਰ ਗੱਲ ਕਰੂੰਗਾ, ਉਹਨੂੰ ਕਹੋ ਕਦੇ ਫਿਰ ਆ ਜਾਣ। ਜਦੋਂ ਇਹ ਬਾਹਰ ਨਾ ਆਇਆ ਮਹਾਰਾਜ ਨੇ ਫਿਰ ਵੇਖਿਆ ਵੀ ਇਹ ਹੁਣ ਚਲੀਸੇ 'ਤੇ ਬੈਠਾ ਹੈ, ਪੁੱਠੇ ਰਸਤੇ ਪੈ ਗਿਆ ਹੈ, ਗਲਤੀ ਇੱਕ ਦੀ ਹੈ ਅਤੇ ਡੰਡ ਸ਼ਹਿਰ ਨੂੰ ਦੇ ਰਿਹਾ, ਉਹ ਸਾਰੇ ਦਾ ਕੀ ਕਸੂਰ ਹੈ। ਮਹਾਰਾਜ ਜਿੱਥੇ ਉਹ ਮੱਠ ਜੇ ਬੈਠਾ ਸੀ ਉੱਧਰ ਮਾੜੀ ਜਿਹੀ ਨਿਗਾਹ ਜੀ ਕੀਤੀ, ਉਹ ਫਿਰ ਭਾਟ ਗਿਆ ਅਤੇ ਉੱਥੇ ਜੀ ਵਿੱਚੋਂ ਆਈ ਸੂਰਜ ਦੀ ਲਸ਼ਕੋਰ ਜੀ ਪਈ ਅਤੇ ਪੀਰ ਦੇ ਭਾਅ ਦੀ ਬਣ ਕੇ ਲੈ ਵੀ ਇਹ ਤਾਂ ਹੁਣ ਡਿੱਗੂ ਮੇਰੇ 'ਤੇ ਮਰੂੰਗਾ। ਝਟਪਟ ਦਰਵਾਜ਼ੇ ਜੇ ਖੋਲ੍ਹ ਕੇ ਬਾਹਰ ਨਿਕਲਿਆ, ਬਾਹਰ ਨਿਕਲ ਕੇ ਮਹਾਰਾਜ ਦੇ ਗਲ ਪੈ ਗਿਆ, ਤੁਸੀਂ ਮਹਾਰਾਜ ਚਲੀਸੇ 'ਚ ਭੰਗ ਪਾ ਤਾ, ਇਹ ਝੂਠਿਆਂ ਦਾ ਸ਼ਹਿਰ ਹੈ, ਮੈਨੂੰ ਗਰਕ ਕਰਨਾ ਸੀ, ਤੁਸੀਂ ਮੇਰਾ ਸਾਥ ਦੇਣਾ ਸੀ, ਮਾੜੀ ਕੀਤੀ। ਮਹਾਰਾਜ ਕਹਿੰਦੇ ਵੀ ਸਾਰੇ ਤਾਂ ਨਹੀਂ ਝੂਠੇ ਹੁੰਦੇ, ਸੱਚੇ ਵੀ ਹੁੰਦੇ ਹੈ, ਸੱਚੇ ਵੀ ਹੈਗੇ। ਅਤੇ ਕਹਿੰਦੇ ਨਹੀਂ ਮਹਾਰਾਜ, ਸਾਰੇ ਝੂਠੇ ਹੈ, ਕੋਈ ਸੱਚਾ ਸੁੱਚਾ ਨਹੀਂ। ਜਦੋਂ ਇਹ ਵੱਡਾ ਸ਼ਾਹੂਕਾਰ ਮੁਖੀ ਝੂਠਾ ਹੈ ਅਤੇ ਬਾਕੀ ਕਿਵੇਂ ਹੈ। ਇਸ ਤਰ੍ਹਾਂ ਫਿਰ ਉਹ ਇਹਨੂੰ ਚੁਣਾਉਣ ਵਾਸਤੇ ਮਹਾਰਾਜ ਨੇ ਮਰਦਾਨੇ ਨੂੰ ਕਿਹਾ ਸੀ ਲੈ ਵੀ ਆ ਸੋਨੇ ਦਾ ਟਕਾ ਤੂੰ ਲੈ ਜਾ, ਆ ਸ਼ਹਿਰ ਦੇ ਵਿੱਚ ਚਲੇ ਆ ਜਾ। ਆਏ ਸਮਾਨ ਲੀਨ ਮਰਦਾਨੇ, ਗਿਆ ਮੰਨ ਕੇ ਮਰਦਾਨੇ ਦੇ ਸੋਨਾ ਜਾ ਟਕਾ ਹੱਥ ਲੈ ਲਿਆ ਹੈ। ਕਮਲਿਓ ਪੁਰ ਬਜ਼ਾਰ ਜਿਹ ਥਾਨੇ, ਇਸ ਸਥਾਨ ਤੇ ਸ਼ਹਿਰ ਦਾ ਬਾਜ਼ਾਰ ਜਾ ਸੀ ਉਸ ਸਥਾਨ ਤੇ ਚਲੇ ਆ ਗਿਆ ਹੈ। ਬੂਜਨ ਲਗਾ ਹਾਟ ਪਰ ਸੋਈ, ਇੱਕ ਬਾਜ਼ਾਰ ਦੇ ਵਿੱਚ ਦੁਕਾਨ ਤਕੜੀ ਸੀ ਉੱਥੇ ਜਾ ਕੇ ਪੁੱਛਣ ਲੱਗਿਆ, ਤੁਮ ਢਿੰਗ ਸਾਚ ਝੂਠ ਜੇ ਹੋਈ, ਦੁਕਾਨਦਾਰ ਜੇ ਤੇਰੇ ਕੋਲੇ ਝੂਠ ਦਾ ਤੇ ਸੱਚ ਦਾ ਸੌਦਾ ਜਾ ਹੋਏਗਾ ਹੈ ਕੋਲ, ਇੱਕ ਟਕਾ ਕੰਚਨ ਕੋ ਲੀਜੈ, ਤੇਰੇ ਕੋਲੇ ਵੀ ਸੋਨੇ ਦਾ ਟਕਾ ਹੈ ਇਹ ਲੈ ਲਾ, ਤੇ ਸੱਚ ਤੇ ਝੂਠ ਦਾ ਸੌਦਾ ਤੂੰ ਮੈਨੂੰ ਦੇ ਦੇ, ਤਿਸ ਕੋ ਸੱਚ ਝੂਠ ਮੁਝ ਦੀਜੈ, ਸੋਨੇ ਦੇ ਟਕੇ ਦਾ ਸੱਚ ਤੇ ਝੂਠ ਦਾ ਸੌਦਾ ਮੈਨੂੰ ਤੂੰ ਦੇ ਦੇ, ਪੱਲੇ ਪਾ ਲੇ। ਸਭ ਬਾਜ਼ਾਰ ਬੂਝਿਓ ਫਿਰ ਸੋ, ਦਾਨੇ ਨੇ ਸਾਰੇ ਬਾਜ਼ਾਰ ਵਿੱਚ ਫਿਰ ਕੇ ਪੁੱਛਿਆ ਹੈ, ਸੁਣ ਬਿਸਮਹ ਨਹਿ ਮਾਨਹ ਕੋ, ਸਾਰੇ ਚਰਜੇ ਹੋਏ ਕੋਈ ਮੰਨਦੇ ਨਹੀਂ, ਕਹਿੰਦੇ ਵੀ ਝੂਠ ਸੌਦਾ, ਸੱਚ ਝੂਠ ਦਾ ਤਾਂ ਕੋਈ ਸੌਦਾ ਨਹੀਂ ਹੁੰਦਾ ਹੈ, ਇਹ ਤਾਂ ਜ਼ਬਾਨ ਤੋਂ ਕੋਈ ਸੱਚ ਬੋਲਦਾ ਕੋਈ ਝੂਠ ਬੋਲਦਾ ਹੁੰਦਾ, ਇਹ ਤਾਂ ਬੋਲ ਚਾਲ ਵਿੱਚ ਤਾਂ ਸੱਚ ਝੂਠ ਹੁੰਦਾ, ਸੱਚ ਸੌਦੇ ਚ ਨਹੀਂ ਇਹ ਕੋਈ ਹੁੰਦਾ ਹੈ। ਇੱਕ ਬਣੀਆਂ ਪੁਨ ਬੂਝਿਓ ਜਬ ਹੀ, ਇੱਕ ਮੁੱਲਾ ਬਾਣੀਆਂ ਸੀ ਜਦੋਂ ਇਹਨੂੰ ਜਾ ਕੇ ਪੁੱਛਿਆ ਇਸਨੇ, ਇਸਨੇ ਟਕਾ ਲੀਨ ਕਰ ਤਬ ਹੀ, ਮੁੱਲਾ ਚੰਦ ਬੜਾ ਏ ਕਹਿੰਦੇ ਬੜਾ ਲਾਲਚੀ ਸੀ, ਇਸਨੇ ਝਟਪਟ ਆਪਣੇ ਹੱਥ ਵਿੱਚ ਸੋਨੇ ਦਾ ਟਪੜਾ ਜਿਹਾ ਲੈ ਲਿਆ ਮਰਦਾਨੇ ਤੋਂ, ਕਾਗਜ਼ ਪਰ ਲਿਖ ਦੀਨੋ ਤਾਹੀ, ਇਸ ਤਰ੍ਹਾਂ ਇੱਕ ਕਾਗਜ਼ ਜਿਹਾ ਲੈ ਕੇ ਉਹਦੇ ਉੱਪਰ ਇਹਨੇ ਲਿਖ ਕੇ ਦੇ ਦਿੱਤਾ, ਜੀਵਨ ਝੂਠ ਮਰਨ ਸੱਚ ਆਹੀ। ਇਹ ਜਿਹੜਾ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਭਾਵ ਜੇ ਕੋਈ ਕਹੇ ਵੀ ਮੈਂ ਸਦਾ ਜੀ ਰਹਾਂਗਾ, ਇਹ ਨਿਹਰਾ ਝੂਠ ਬੋਲ ਰਿਹਾ, ਕੋਈ ਸਦਾ ਨਹੀਂ ਜੀਣਾ, ਇਸ ਕਰਕੇ ਜਿਉਣਾ ਝੂਠ ਹੈ। ਆਦਮੀ ਇੱਕਦਮ ਹੀ ਮੌਤ ਨਾ ਜਾਣਾ ਤੇ ਮਰਨਾ ਸੱਚ ਹੈ। ਜੇ ਕੋਈ ਕਹੇ ਮੈਂ ਨਹੀਂ ਮਰਾਂਗਾ, ਉਹ ਝੂਠ ਬੋਲਦਾ, ਨਹੀਂ ਇਹ ਮਰਨਾ। ਜੇ ਕੋਈ ਕਹੂਗਾ ਹਾਂ ਵੀ ਮਰਨਾ ਹੈ, ਇਹ ਬਿਲਕੁਲ ਸੱਚ ਬੋਲ ਰਿਹਾ ਹੈ। ਮਰਦਾਨਾ ਮੁਰਿਓ ਬਹੋਰੀ, ਕਾਗਜ਼ ਉੱਪਰ ਲਿਖਿਆ ਹੈ ਤੇ ਮਰਦਾਨਾ ਲੈ ਕੇ ਮੁੜ ਆਇਆ ਸ਼ਹਿਰ ਤੋਂ। ਆਇਓ ਹੁਤੇ ਪ੍ਰਭੂ ਜੇ ਠਾਰੀ, ਮਹਾਰਾਜ ਜੀ ਬੈਠੇ ਸੀ ਬੇਰ ਸਾਹਿਬ ਹੇਠਾਂ, ਉੱਥੇ ਆ ਪਹੁੰਚਾ ਹੈ। ਕਹਿਣ ਲੱਗਿਓ ਮੈਂ ਫਿਰਿਓ ਕਨੇਰਾ, ਲੱਗਿਆ ਮਰਦਾਨਾ ਮਹਾਰਾਜ ਸਿਆਲਕੋਟ ਦੇ ਬਾਜ਼ਾਰ ਵਿੱਚ ਤਾਂ ਮੈਂ ਬਹੁਤ ਦੂਰ ਤੱਕ ਫਿਰਿਆ। ਕਿਸ ਕੇ ਪਾਸ ਨ ਸੌਦਾ ਹੇਰਾ, ਤੁਸੀਂ ਸੱਚ ਝੂਠ ਦਾ ਸੌਦੇ ਲਈ ਮੈਨੂੰ ਕਹਿ ਭੇਜਿਆ ਸੀ, ਕਿਸੇ ਪਾਸ ਮੈਂ ਵੇਖਿਆ ਹੀ ਨਹੀਂ। ਸੁਣ ਇੱਕ ਬਣੀਏ ਮੁਝਕੋ ਦੀਨ, ਮਾਰਾ ਮੂਲਾ ਨਾਮ ਦਾ ਬਾਣੀਆ ਸੀ, ਉਹਨੇ ਮਾਰਾ ਮੈਨੂੰ ਸੌਦਾ ਤਾਂ ਕੋਈ ਦਿੱਤਾ ਨੀ, ਲਿਖ ਕੇ ਜੇ ਦੇ ਦਿੱਤਾ। ਇਹ ਕਾਗਜ਼ ਪੜ੍ਹ ਕੇ ਲਿਹ ਚੀਨ, ਪੜ੍ਹ ਕੇ ਕਾਗਜ਼ ਉੱਪਰ ਤੁਸੀਂ ਮਾਰਾ ਜਾਣ ਲਓ ਵੀ ਸੌਦਾ ਠੀਕ ਦਿੱਤਾ ਕਿ ਗਲਤ ਹੈ। ਇੱਕ ਬੋਲੇ ਬੇਦੀ ਕੁਲ ਟੀਕਾ, ਕਾਗਜ਼ ਉੱਪਰ ਲਿਖਿਆ ਮਰਨਾ ਸੱਚ ਹੈ ਜਿਉਣਾ ਝੂਠ ਹੈ। ਸਤਿਗੁਰੂ ਬੋਲੇ ਮਰਦਾਨੇ ਨੂੰ, ਨਿਸ਼ਚੈ ਆਨਿਓ ਸੌਦਾ ਨੀਕਾ, ਮਰਦਾਨੇ ਬਿਲਕੁਲ ਨਿਸ਼ਚੇ ਕਰਕੇ ਮਰਦਾਨੇ ਤੂੰ ਜਿਹੜਾ ਸੌਦਾ ਤਾਂ ਬਹੁਤ ਚੰਗਾ ਵਧੀਆ ਹੀ ਲਿਆਂਦਾ, ਸਹੀ ਲਿਆਂਦਾ। ਜੋ ਪਰੰਤ ਹੈ ਵੇਚਨ ਹਾਰੋ, ਫਿਰ ਵੀ ਮਰਦਾਨੇ ਜਿਹੜਾ ਇਹ ਸੱਚ ਝੂਠ ਦਾ ਸੌਦਾ ਕਹਿੰਦੇ ਵੇਚਣ ਵਾਲਾ ਬਾਣੀਆ ਹੈ। ਦੇਖੋ ਹਮਰੇ ਨਿਕਟ ਹਕਾਰੋ, ਵੀ ਸਾਡੇ ਕੋਲ ਸਦਕੇ ਲਿਆ। ਗਮਨਿਓ ਤਾਹਾ ਬਹੁਰ ਮਰਦਾਨਾ, ਇਸ ਤਰ੍ਹਾਂ ਸੁਣ ਕੇ ਮਰਦਾਨਾ ਫਿਰ ਬਾਜ਼ਾਰ ਵੱਲ ਨੂੰ ਚਲਾ ਗਿਆ। ਜਾਏ ਬਨਕ ਸੋ ਬਚਨ ਬਖਾਨਾ, ਜਿਹੜਾ ਮੂਲਾ ਬਾਣੀ ਹੈ ਸ਼ਾਹੂਕਾਰ ਉਹਦੇ ਸਾਧ ਜਾ ਬਚਨ ਕਿਹਾ। ਸੌਦਾ ਤੁਮਨੇ ਦੀਨੋ ਜਾਹੂ, ਇਹ ਮੂਲੇ ਸ਼ਾਹੂਕਾਰਾ ਬਾਣੀ ਹੈ ਜਿਹੜਾ ਤੂੰ ਸੌਦਾ ਦਿੱਤਾ ਸੀ ਨਾ, ਪਰਖਿਓ ਖਰਾ ਸਰਾਹਿਓ ਤਾਹੂ, ਇਹਨਾਂ ਨੇ ਸੌਦਾ ਲੈਣ ਲਈ ਭੇਜਿਆ ਸੀ, ਉਹਨੇ ਨੇ ਪਰਖਿਆ ਵੀ ਇਹ ਖਰਾ ਸੌਦਾ, ਬੜਾ ਚੰਗੀ ਸਲੋਤਾ ਕੀਤੀ ਉਹਨਾਂ ਨੇ ਤੇਰੀ। ਵਹਿਰ ਨਗਰ ਬੈਠਿਓ ਇੱਕ ਥਾਵਾ, ਜਿਹੜਾ ਇਹ ਸੌਦਾ ਖਰੀਦਣ ਵਾਲੇ ਉਹ ਬਾਹਰ ਬਾਹਰ ਸ਼ਹਿਰ ਤੋਂ ਇੱਕ ਬੇਰੀ ਦੇ ਦਰਖਤ ਹੇਠ ਬੈਠੇ ਹੋਏ ਆ। ਤੁਝਕੋ ਆਪਣੇ ਨਿਕਟ ਬੁਲਾਵਾ, ਜਿਹੜੇ ਸੌਦੇ ਖਰੀਦਣ ਵਾਲੇ ਆ ਤੈਨੂੰ ਆਪਣੇ ਕੋਲ ਸਦਰੇ ਬੁਲਾ ਰਹੇ। ਇੱਕ ਬਾਰ ਚੱਲ ਕੇ ਮਿਲ ਲੀਜੈ, ਇੱਕ ਵਾਰੀ ਮੇਰੇ ਨਾਲ ਮਿਲ ਕੇ ਤੇ ਮੇਰੇ ਨਾਲ ਜਾ ਕੇ ਉਹ ਗੁਰੂ ਨਾਨਕ ਸਾਹਿਬ ਨੂੰ ਮਿਲ ਜੁਲ ਲਾ। ਉਹਨ ਨਿਜ ਹਾਟ ਆਵਨੋ ਕੀਜੈ, ਆਪਣੀ ਦੁਕਾਨ ਤੇ ਤੂੰ ਵਾਪਸ ਮੁੜਿਆ ਈ। ਸੁਣ ਕੇ ਸਰੋਨ ਚੱਲਿਓ ਤੇ ਜਥਾਏ, ਇਸ ਤਰ੍ਹਾਂ ਮਰਦਾਨੇ ਤੋਂ ਸੁਣ ਕੇ ਇਹਦੇ ਨਾਲ ਹੀ ਚੱਲ ਪਿਆ ਏ ਮੂਲ ਚੰਦ। ਤਹਾ ਬਿਰਾਜਹ ਸ੍ਰੀ ਜਗ ਸਾਈ, ਜਹਾਂ ਬਿਰਾਜਹ ਸ੍ਰੀ ਜਗ ਸਾਈ, ਜਿੱਥੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਉਹ ਮੇਰੀ ਹੇਠ ਬਿਰਾਜਮਾਨ ਹਨ। ਦੇਖ ਫਕੀਰ ਵੇਖ ਦੁੱਖ ਕੰਦਨ, ਆ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਭੇਖ ਹੈ ਸਾਧੂਆਂ ਵਾਲਾ ਵੇਖ ਕੇ ਧਾਰਿਆ ਹੋਇਆ। ਕਰੀ ਚਰਨ ਕਮਲਨ ਪਰ ਬੰਦਨ, ਬੁੱਲੇ ਨੇ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ। ਭਾਉ ਧਰੇਗਾ ਬੈਠ ਸਮੀਪਾ, ਧਾਰ ਕੇ ਮਹਾਰਾਜ ਦੇ ਨੇੜੇ ਹੋ ਕੇ ਬੈਠ ਗਿਆ। ਪਿਖ ਬੋਲੇ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਵਾਰੂ ਸਤਿਗੁਰੂ ਵੇਖ ਕੇ ਬੋਲੇ, ਕਹੋ ਸ਼ਾਹ ਕੋ ਨਾਮ ਤੁਮਾਰਾ, ਵੇ ਸ਼ਾਹੂਕਾਰਾ ਦੱਸ ਤੇਰਾ ਨਾਮ ਬਈ ਭਲਾ ਕੀ ਹੈ। ਕਿਹ ਉਪਦੇਸ਼ ਹਿਰਦੇ ਮਹਿ ਧਾਰਾ, ਕਿਸ ਗੁਰੂ ਦਾ ਉਪਦੇਸ਼ ਲੈ ਕੇ ਤੂੰ ਹਿਰਦੇ ਵਿੱਚ ਧਾਰਿਆ ਵਸਾਇਆ ਹੈ। ਜੀਵਨ ਝੂਠ ਮਰਨ ਸੱਚ ਜਾਤਾ, ਇਸ ਕਰਕੇ ਉਪਦੇਸ਼ ਨੂੰ ਕਮਾਉਣ ਕਰਕੇ ਮਰਨਿਆਂ ਤੂੰ ਸੱਚ ਜਾਣਿਆ ਤੇ ਜਾਣਾ ਝੂਠ ਪਛਾਣਿਆ ਹੈ। ਕਿਦੋਂ ਬਣਾਏ ਲਿਖੀ ਇਹ ਬਾਤਾਂ, ਐਵੇਂ ਕਹਿੰਦੇ ਸੋਨੇ ਦੇ ਟਕੇ ਦੇ ਲਾਲਚ ਵਿੱਚ ਆ ਕੇ ਬਣਾ ਸਵਾਰ ਕੇ ਗੱਲਬਾਤ ਜੀ ਲਿਖ ਦਿੱਤੀ, ਐਵੇਂ ਹੀ ਲਿਖ ਦਿੱਤਾ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ। ਬੋਲਿਓ ਬਣਿਓ ਦੁਆਕਾਰ ਬੰਦੇ, ਜਿਹੜਾ ਮੂਲਾ ਬਾਣੀਆਂ ਦੋਵੇਂ ਹੱਥ ਜੋੜ ਕੇ ਬੋਲਿਆ, ਕਹੋ ਸਾਚ ਸੁਣ ਸੰਤ ਮੁਕੰਦੇ, ਮੁਕਤੀ ਦਾਤੇ ਸੰਤ ਜੀ ਸੱਚ ਕਹਿਣਾ ਸੁਣ ਲਓ ਤੁਸੀਂ, ਮੇਰੋ ਨਾਮ ਭਨੈ ਜਗ ਮੂਲਾ, ਸੰਸਾਰ ਦੇ ਜਿਹੜੇ ਲੋਕ ਨਾਮ ਮਾਰਾ ਮੂਲਾ ਕਰਕੇ ਕਹਿੰਦੇ, ਗਿਆਨ ਸੋ ਜੋ ਆਸ ਰਾਵਰ ਅਨੁਕੂਲਾ, ਗਿਆਨ ਦੀ ਗੱਲ ਤੁਸੀਂ ਮੈਨੂੰ ਪੁੱਛਦੇ ਹੋ, ਇਹੋ ਜਿਹਾ ਜਿਹੜਾ ਗਿਆਨ ਉਹ ਤਾਂ ਤੁਹਾਡੇ ਅਧੀਨ ਹੈ, ਤੁਹਾਡੇ ਕੋਲ ਹੈ। ਜਿਸ ਕੋ ਚਾਹ ਤੇ ਸਹਿਜ ਨਾ ਵਹੋ, ਮਰਨਾ ਸੱਚ ਹੈ ਜਿਉਣਾ ਝੂਠ, ਇਹੋ ਜਿਹਾ ਗਿਆਨ ਜਿਹਨੂੰ ਤੁਸੀਂ ਜਨਾਓ ਉਹਨੂੰ ਜਨਾ ਸਕਦੇ ਹੋ। ਸੱਚ ਝੂਠ ਸਭ ਹਿਰਦੈ ਦ੍ਰਿੜਾ ਵਹੋ, ਸੱਚ ਕੀ ਹੈ ਝੂਠ ਕੀ ਹੈ ਹਿਰਦੇ ਵਿੱਚ ਕਿਤਨਾ ਦ੍ਰਿੜ ਕਰਾ ਸਕਦੇ ਹੋ। ਦਰਬ ਲੋਭ ਹਿਰਦੇ ਮੁਝ ਭਾਰੀ, ਮੇਰੇ ਹਿਰਦੇ ਵਿੱਚ ਤਾਂ ਧੰਦਾ ਬੜਾ ਤਕੜਾ ਲੋਭ ਹੈਗਾ। ਕਾਗਜ਼ ਪੁਰ ਲਿਖ ਦੀਨ ਸਵਾਰੀ, ਧੰਦਾ ਲੋ ਸੋਨੇ ਦੇ ਟਕੇ ਪਿੱਛੇ ਮੈਂ ਬਣਾ ਸਵਾਰ ਕੇ ਕਾਗਜ਼ ਉੱਪਰ ਲਿਖ ਲਿਆ। ਹਿਰਦੇ ਸਦਾ ਚਾਹਤ ਹਾਂ ਐਸੇ, ਇੰਨੀ ਗੱਲ ਹੈ ਵੀ ਹਿਰਦੇ ਵਿੱਚ ਤਾਂ ਮੈਂ ਜ਼ਰੂਰ ਹਮੇਸ਼ਾ ਇਹ ਚਾਹੁੰਦਾ ਹਾਂ, ਇੱਛਾ ਰੱਖਦਾ। ਕਾਗਜ਼ ਪਰ ਲਿਖ ਭੇਜੀ ਜੈਸੇ, ਇਸ ਤਰ੍ਹਾਂ ਦਾ ਮੈਂ ਲਿਖ ਕੇ ਕਾਗਜ਼ ਉੱਪਰ ਭੇਜਿਆ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ, ਵੀ ਇਹਦੇ ਤੇ ਨੀਚਾ ਵੀ ਹੋ ਜਾਵੇ। ਦ੍ਰਿੜ ਅਭਿਆਸ ਨ ਮਨ ਹੈ ਮਨ ਮੈਂ ਹੋ, ਮਨ ਦੇ ਵਿੱਚ ਪੱਕਾ ਅਭਿਆਸ ਨਹੀਂ ਹੋਇਆ, ਮਨ ਦੇ ਵਿੱਚ ਜਿਹਨ ਵਿੱਚ ਵਸਿਆ ਨਹੀਂ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ। ਜਬ ਲੋ ਮਿਲੇ ਸੰਤ ਨਹਿ ਕੋ, ਉਹਨਾਂ ਚਿਰ ਮਾਰਾ ਆਪ ਜੀ ਵਰਗਾ ਪੂਰਾ ਸੰਤ ਨਹੀਂ ਨਾ ਮਿਲਦਾ, ਉਹਨਾਂ ਚਿਰ ਨਹੀਂ ਇਹ ਪੱਕਾ ਚੈਨ ਵਿੱਚ ਬੈਠਦਾ ਵੀ ਮਰਨਾ ਸੱਚ ਜਿਉਣਾ ਝੂਠ ਹੈ, ਨਹੀਂ ਤਾਂ ਜਾਣਦੇ ਜਿਉਣਾ ਹੀ ਜਾਣਾ, ਮਰਨਾ ਤਾਂ ਹੈ ਹੀ ਨਹੀਂ ਆਸਾਨ। ਸੁਣ ਕੇ ਸ੍ਰੀ ਗੁਰ ਤੇ ਸੋ ਭਾਖਾ, ਗੁਰੂ ਮਹਾਰਾਜ ਜੀ ਨੇ ਬੋਲੇ ਤਾਂ ਸੁਣ ਕੇ ਉਹਦੇ ਸਾਥ ਫੇਰ ਬਚਨ ਕਿਹਾ, ਉਰ ਮਹਿ ਲਖ ਹੋ ਜੇ ਅਸ ਅਵਿਲਾਖਾ, ਇਹ ਮੂਲੇ ਸ਼ਾਹੂਕਾਰਾ ਜੇ ਹਿਰਦੇ ਵਿੱਚ ਇਸ ਤਰ੍ਹਾਂ ਤੇ ਜਾਨੇ ਦੀ ਚਾਹਨਾ ਚਾਹੁਣ ਕਰਨਾ ਰੱਖਦਾ ਹੈ, ਤੋ ਤੁਮ ਰਹੋ ਹਮਾਰੇ ਸਾਥਾ, ਵੀ ਕੁਝ ਸਮਾਂ ਤੂੰ ਸਾਡੇ ਨਾਲ ਰਹਿ ਪਾ। ਇੱਛਾ ਪੂਰ ਹੈ ਸ੍ਰੀ ਗੁਰ ਨਾਥਾ, ਇੱਛਾ ਪੂਰ ਹੈ ਸ੍ਰੀ ਗੁਰ ਨਾਥਾ, ਹਾਂ ਗੁਰੂ ਮਾਲਕ ਤੇਰੀ ਜਿਹੜੀ ਇੱਛਾ ਉਹ ਵੀ ਪੂਰੀ ਕਰ ਦੇਣਗੇ ਭਾਵ ਸੰਸਾਰ ਦੇ ਜਿਹੜੇ ਗੁਰੂ ਪਰਮੇਸ਼ਰ ਤੇਰੀ ਇੱਛਾ ਪੂਰੀ ਕਰ ਦੇਣਗੇ। ਬਚਨ ਮਾਨ ਕਾ ਤਬ ਹੀ ਮੂਲਾ, ਉਸ ਵੇਲੇ ਜਿਹੜਾ ਬਚਨ ਮੂਲਚੰਦ ਮੂਲਾ ਹੈ ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਚੱਲਿਓ ਸੰਗ ਲਖ ਗੁਰ ਅਨੁਕੂਲਾ, ਗੁਰੂ ਮਹਾਰਾਜ ਨੂੰ ਗੁਰੂ ਮਹਾਰਾਜ ਦੇ ਅਨੁਕੂਲ ਹੋ ਕੇ ਅਨੁਸਾਰੀ ਹੋ ਕੇ ਨਾਲ ਚੱਲ ਪਿਆ। ਕਮਨੇ ਆਨ ਥਾਨ ਜਗ ਸਾਈਂ, ਜਗਤ ਦੇ ਮਾਲਕ ਮੂਲਚੰਦ ਨੂੰ ਨਾਲ ਲੈ ਕੇ ਕਿਸੇ ਹੋਰ ਸਥਾਨ ਨੂੰ ਚੱਲ ਪਏ। ਸਿੱਖਿਆ ਦੇਣ ਜੇ ਨਰ ਦੁੱਖ ਪਾਈ, ਉਹਨਾਂ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਜਿਹੜੇ ਲੋਕ ਪਰਮਾ ਭੁਲੇਖਿਆਂ ਵਿੱਚ ਪਏ ਹੋਏ ਪਖੰਡੀ ਬਣ ਕੇ ਦੁਖੀ ਹੋ ਰਹੇ, ਦੁੱਖ ਪਾ ਰਹੇ ਜਾਂ ਦੁਖੀ ਹੋਣਗੇ ਅੱਗੇ ਦੁੱਖ ਪਾਉਣਗੇ, ਉਹਨਾਂ ਨੂੰ ਸੁਖੀ ਕਰਨ ਵਾਸਤੇ ਦੁੱਖ ਤੋਂ ਬਚਾਉਣ ਵਾਸਤੇ ਮਹਾਰਾਜ ਇੱਥੋਂ ਚੱਲ ਪਏ ਸਿਆਲਕੋਟ ਤੋਂ। ਇਹ ਜਿਹੜਾ ਹੁੰਜਾ ਗੌਸ ਸੀ ਇਸ ਨੂੰ ਇਹ ਮਹਾਰਾਜ ਨੇ ਦਿਖਾਇਆ, ਕਹਿੰਦੇ ਵੀ ਤੂੰ ਕਹਿੰਦਾ ਸੀ ਵੀ ਸਾਰੇ ਝੂਠੇ ਆ, ਸਾਡਾ ਤਾਂ ਸਾਥੀ ਆ ਨਾਲ ਲੈ ਕੇ ਵੀ ਆਇਆ, ਆਹ ਦੇਖ ਲਾ ਤੇਰੇ ਸਾਹਮਣੇ ਕਹੀ ਜਾਂਦਾ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ, ਜਿਹੜੇ ਆ ਸੰਸਾਰ ਨੂੰ ਪਹਿਲਾਂ ਹੀ ਸੱਚਾ ਮਰਨਾ ਮੰਨਾ ਮੰਨੀ ਬੈਠੇ, ਮਰਨਾ ਸੱਚ ਹੈ ਜਿਉਣਾ ਝੂਠ ਹੈ, ਉਹਨਾਂ ਨੂੰ ਕੀ ਤੂੰ ਮਾਰੇਗਾ। ਇਸ ਤਰ੍ਹਾਂ ਇਸ ਨੂੰ ਇਸ ਪਾਸਿਓਂ ਹਟਾਇਆ ਸੀ। ਇੰਨਾ ਕੁ ਪ੍ਰਸੰਗ ਜਾਣੀ ਇਹ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਜਿਸ ਕਰਕੇ ਉਹ ਸਿਆਲਕੋਟ ਗਰਕ ਹੋਣਾ ਜਿਹੜਾ ਬਾਹਰਾਂ ਨੇ ਜਾ ਕੇ ਲੋਕਾਂ ਨੂੰ ਬਚਾਇਆ ਸੀ। ਜਿਸ ਤਰ੍ਹਾਂ ਅੱਗੇ ਉਹ ਸੌ ਸੁਹਾਗਣ ਜਿੱਥੇ ਡੰਬੀ ਪਖੰਡੀ ਰਹਿੰਦਾ ਸੀ, ਆ ਗੁਜਰਾਤ ਪੱਲੀ ਇੱਕ ਨਗਰ ਹੈ ਜਿਸ ਦਾ ਨਾਮ ਨਹਿਰਾ ਉਹ ਨੁਸ਼ਹਿਰਾ ਹੈ, ਇਸ ਦੇ ਨੇੜੇ ਉਹ ਨਾਨੋ ਪਿੰਡ ਕਰਕੇ ਨਾਨੋ ਵਾਲਾ ਪਿੰਡ ਹੈ, ਇਸ ਦੇ ਨੇੜੇ ਉੱਧਰ ਗੁਜਰਾਤ ਦੇ ਨੁਸ਼ਹਿਰਾ ਪਿੰਡ ਹੈ, ਇੱਥੇ ਮਹਾਰਾਜ ਚਲੇ ਗਏ ਸਨ। ਜਿਵੇਂ ਇੱਥੇ ਪ੍ਰਸੰਗ ਹੋਇਆ ਆਪਾਂ ਅੱਗੇ ਪੜ੍ਹਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬਚਨ ਮਾਨਕੈ ਤਬ ਹੀ ਮੂਲਾ, ਚੱਲਿਓ ਸੰਗ ਲਖ ਗੁਰ ਅਨੁਕੂਲਾ, ਗਮਨੇ ਆਨ ਥਾਨ ਜਗ ਸਾਈ, ਸਿੱਖਿਆ ਦੇਨ ਜਿਨਰ ਦੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਡਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀਏ ਪਰੋ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਰ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਜੇ ਸੋ ਤਰੇ ਪਾਪ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਚਾਰਨ ਹਾਰ। ਤੂੰ ਠਾਕਰ ਤੂੰ ਅਰਦਾਸ, ਮਾਤ ਪਿਤਾ ਮਾਲਕ।